ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਚੌਪਈ ਇੱਕ ਗੇਰ ਨਿਕਟ ਥਾਨ ਰਮਣੀਕਾ ਬੈਠੇ ਤਹ ਬੇਦੀ ਕੁਲ ਟੀਕਾ ਦੋਇ ਮਹੂਰਤ ਬੀਤੇ ਜਬ ਹੀ ਬੋਲਿਓ ਮਰਦਾਨਾ ਬਚ ਤਬ ਹੀ ਇੱਕ ਗਿਰ ਨਿਕਟ ਥਾਨ ਰਮਣੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ ਗੁਰਬਾਣੀ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪ੍ਰਕਾਸ਼ ਸੇਵਾ ਅਤੇ ਗੁਰਬਾਣੀ ਦਾ ਪਾਠ ਅਤੇ ਕੀਰਤਨ ਹੋ ਰਿਹਾ ਸੀ ਆ ਮਾਈ ਭਾਈ ਸਤਿਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਈਆਂ ਸੰਗਤ ਰੂਪ ਵੀ ਜੁੜ ਕੇ ਗੁਰੂ ਮਹਾਰਾਜ ਦੇ ਦਰਸ਼ਨ ਦਰਾਰ ਤਸਾ ਨਮਸਕਾਰ ਕਰਕੇ ਕੀਰਤਨ ਸੁਣ ਕੇ ਲਾਹਾ ਲੈ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਥਾਂ ਥਾਂ 'ਤੇ ਵਿਚਰਦਿਆਂ ਹੋਇਆਂ ਸੰਗਤ ਪੰਗਤ ਕਾਇਮ ਕੀਤੀ ਇੱਕ ਅਸਾ ਕੀਰਤਨ ਦੇ ਪ੍ਰਵਾਹ ਚਲਾਏ ਉਹਨਾਂ ਦਾ ਹੀ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜਿਸ ਤਰ੍ਹਾਂ ਆਪ ਜੀ ਸਮੁੰਦਰਾਂ ਦੇ ਵਿੱਚ ਜਿਹੜੀਆਂ ਖੁਸ਼ਕਵਾਂ ਜਗਾਵਾਂ ਜਿਨ੍ਹਾਂ ਨੂੰ ਟਾਪੂ ਕਿਹਾ ਜਾਂਦਾ ਹੈ ਉੱਚੇ ਥਾਂ ਹੈ ਉਹਨਾਂ ਟਾਪੂਆਂ ਵਿੱਚ ਜਿਹੜੇ ਕੋਈ ਰਾਜੇ ਰਾਜ ਭਾਗ ਕਰ ਰਹੇ ਹੈ ਉੱਥੇ ਪਹੁੰਚ ਕੇ ਵਾਹਿਗੁਰੂ ਨਾਮ ਜਪਾ ਰਹੇ ਹੈ ਗੁਰਸਿੱਖੀ ਰੀਤੀ ਕਾਇਮ ਕਰ ਰਹੇ ਹੈ ਧਰਮਸ਼ਾਲਾਂ ਜਗਾਵਾਂ ਕਾਇਮ ਕਰਕੇ ਲੰਗਰ ਚਲਾ ਰਹੇ ਨੇ ਸਾਰੇ ਨੂੰ ਭਾਵ ਭਗਤੀ ਵਾਲੇ ਬਣਾ ਕੇ ਲੋਕ ਸੁਖੀ ਪਰਲੋਕ ਸੁਹੇਲੇ ਕਰ ਰਹੇ ਨੇ। ਉਹ ਆਪਾਂ ਸਮੁੰਦਰ ਵਿੱਚ ਜਿਹੜੇ ਟਾਪੂ ਹੈ ਉਹਨਾਂ ਵਿੱਚ ਜਿਹੜੇ ਕੋਈ ਰਾਜਪਾਲ ਕਰ ਰਹੇ ਰਾਜੇ ਉਹਨਾਂ ਦਾ ਹੀ ਪ੍ਰਸੰਗ ਪੜ੍ਹ ਰਹੀ ਹਾਂ। ਜੋ ਪਹਿਲਾਂ ਸੁਦਰ ਸੈਨ ਰਾਜੇ ਕੋਲ ਗਏ, ਇਹ ਦੂਸਰਾ ਜਿਹੜਾ ਰਾਜਾ ਮਨੀਪੁਰ ਰਿਆਸਤ ਦਾ ਮਦਰ ਪੈਨ ਹੈ ਉਹਦੇ ਕੋਲ ਚਲੇ ਗਏ। ਉਸਨੂੰ ਕੱਲ ਦੇ ਦੀਵਾਨ ਵਿੱਚ ਆਪਾਂ ਸਾਰਾ ਪ੍ਰਸੰਗ ਸੁਣਿਆ ਹੀ ਹੈ। ਭਾਵ ਭਗਤੀ ਵਾਲੇ ਦਰੜਾਇਆ, ਇਸ ਤਰ੍ਹਾਂ ਸੰਗਤ ਪੈ ਕਾਇਮ ਕੀਤੀ ਹੈ। ਫਿਰ ਇੱਥੋਂ ਅੱਗੇ ਆਪ ਜੀ ਰਾਜੇ ਨੂੰ ਤੀਜ ਹੌਸਲਾ ਦੇ ਕੇ ਚੱਲ ਪਏ। ਜਿਸ ਵੇਲੇ ਚੱਲੇ ਹਨ ਅਤੇ ਅੱਗੇ ਦੇਵ ਗਧਾਰ ਨਾਮ ਦਾ ਬੜਾ ਭਾਰੀ ਨਗਰ ਸ਼ਹਿਰ ਆ ਗਿਆ ਹੈ, ਜਿਹਦੇ ਵਿੱਚ ਜ਼ਿਆਦਾਤਰ ਜਿਹੜੇ ਰਾਕਸ਼ੀ ਰਾਕਸ਼ ਬਖਸ਼ ਰਹੇ ਨੇ, ਅਤੇ ਜ਼ਿਆਦਾ ਹੀ ਉਹ ਪਹਾੜੀ ਇਲਾਕਾ ਸੀ, ਪਹਾੜੀ ਪਹਾੜ ਸੀ ਹਰ ਪਾਸੇ। ਜਿਸ ਤਰ੍ਹਾਂ ਇਹ ਤੀਸਰਾ ਜਿਹੜਾ ਸਮੁੰਦਰ ਦੇ ਟਾਪੂ ਵਿੱਚ ਦੇਵ ਗਧਾਰ ਨਾਮੇ ਨਗਰ ਹੈ, ਇੱਥੋਂ ਦਾ ਰਾਜਾ ਦੇਵਲੂਤ ਸੀ। ਇਹ ਦੇਵਲੂਤ ਨੂੰ ਜਿਵੇਂ ਮਹਾਰਾਜ ਨੇ ਧਾਰਿਆ, ਭਾਵ ਭਗਤੀ ਵਾਲੇ ਬਣਾਇਆ, ਉਧਾਰਿਆ, ਸਾਰੇ ਰਾਜਾਕਸ਼ ਨਾਲ ਗੁਰਸਿੱਖੀ ਬਖਸ਼ੀ, ਪ੍ਰੇਮਾ ਭਗਤੀ ਵੀ ਜੋੜਿਆ। ਦੇਵ ਗਧਾਰ ਦੇ ਰਾਜੇ ਦਾ ਜਿਹੜਾ ਪ੍ਰਸੰਗ ਹੈ ਅੱਜ ਆ ਰਿਹਾ ਦੇਵਲੂਤ ਦਾ, ਜਿਵੇਂ ਵੀ ਆ ਰਿਹਾ ਆਪਾਂ ਮਨ ਲਾ ਕੇ ਸੁਣੀਏ ਜੀ। ਇੱਕ ਗੇਰ ਨਿਕਟ ਥਾਨ ਰਮਣੀਕਾ, ਜਿਹੜਾ ਦੇਵ ਗਧਾਰ ਨਾਮੇ ਨਗਰ ਹੈ ਜਿਹਨੂੰ ਤੇਪਾਗਿਰੀ ਵੀ ਕਹਿੰਦੇ ਹਨ, ਜਿਹੜਾ ਸੋਨ ਦੀਪ ਦੀਪ ਹੈ ਇਹਦੀ ਚੜ੍ਹਦੀ ਤਰਫ ਨੂੰ ਹੈ ਇਹ ਦੇਪਾਗਿਰੀ ਨਾਮ ਦਾ ਨਗਰ। ਇੱਥੇ ਮਹਾਰਾਜ ਕਹਿੰਦੇ ਪਹਾੜ ਦੇ ਨੇੜੇ ਬਹੁਤ ਸੋਹਣਾ ਅਸਥਾਨ ਹੈ ਸੀ। ਬੈਠੇ ਤਹ ਬੇਦੀ ਕੁੱਲ ਟੀਕਾ, ਬੇਲੀਆਂ ਦੇ ਕੁੱਲ ਦੇ ਟਿੱਕਾ ਰੂਪ ਹੈ, ਸ਼੍ਰੋਮਣੀ ਰੂਪ ਗੁਰੂ ਨਾਨਕ ਸਾਹਿਬ ਜੀ ਉਹ ਪਹਾੜ ਦੇ ਹੇਠਾਂ ਬੈਠੇ ਹਨ। ਦੋਏ ਮਹੂਰਤ ਬੀਤੇ ਜਬ ਹੀ, ਪਹਾੜ ਦੇ ਹੇਠਾਂ ਬੈਠਿਆਂ ਬੈਠਿਆਂ ਦੋ ਮਹੂਰਤ ਦੋ ਘੜੀਆਂ ਦਾ ਹੁੰਦਾ, ਇਸ ਕਰਕੇ ਚਾਰ ਘੜੀਆਂ ਦਾ ਸਮਾਂ ਅੱਜ ਦੇ ਸਮੇਂ ਅਨੁਸਾਰ ਇੱਕ ਘੰਟਾ 36 ਮਿੰਟ ਦਾ ਸਮਾਂ ਜਦੋਂ ਬੈਠੇ ਆਪ ਜੀ ਨੂੰ ਲੰਘ ਗਿਆ ਹੈ। ਬੋਲਿਓ ਮਰਦਾਨਾ ਬਚ ਤਬ ਹੀ, ਪੌਣੇ ਕੁ ਦੋ ਘੰਟਿਆਂ ਤੋਂ ਬਾਅਦ ਫਿਰ ਮਰਦਾਨਾ ਤਦੋਂ ਇਸ ਤਰ੍ਹਾਂ ਬਚਨ ਬੋਲਿਆ ਹੈ। ਪਰਬਤ ਬਹੁ ਇਸ ਟਾਪੂ ਮਾਹੀ, ਜਿਹੜਾ ਇਸ ਸਮੁੰਦਰ ਵਿੱਚ ਟਾਪੂ ਇਹਦੇ ਵਿੱਚ ਜ਼ਿਆਦਾ ਪਹਾੜ ਹਨ। ਬਸ ਹੈ ਨਗਰ ਕੈਦੋਂ ਹਿਆ ਨਾਹੀ, ਇਸ ਮਾੜਾ ਟਾਪੂ ਵਿੱਚ ਇਸ ਪਹਾੜਾਂ ਵਿੱਚ ਕੋਈ ਸ਼ਹਿਰ ਵੀ ਵਸਦਾ ਅਥਵਾ ਨਹੀਂ ਕੋਈ ਹੈਗਾ ਹੈ। ਇਹ ਅਸਥਾਨ ਭਯਾਨਕ ਦੇਖਾ, ਆਪਾਂ ਪਹਾੜਾਂ ਦੇ ਹੇਠਾਂ ਬੈਠੇ ਇਹ ਵੀ ਸਾਹਮਣਾ ਬੜਾ ਭਿਆਨਕ ਜਿਹਾ ਦੇਖਿਆ ਜਾਂਦਾ ਹੈ। ਜਹ ਕਹਿ ਇਹਾ ਉਜਾਰ ਵਿਸੇਖਾ, ਕਿਧਰ ਕਿਧਰ ਮੈਂ ਝਾਤੀ ਮਾਰ ਕੇ ਦੇਖਦਾ ਬੜਾ ਭਾਰੀ ਉਜਾੜ ਹੀ ਉਜਾੜ ਪਿਆ, ਕੋਈ ਬੰਦਾ ਮਨੁੱਖ ਨੀ ਰਹਿੰਦਾ ਇੱਥੇ। ਸ੍ਰੀ ਗੁਰ ਭਾਣੇ ਜੀਓ ਜੋ ਤੇਰਾ, ਗੁਰੂ ਮਹਾਰਾਜ ਉਸ ਵੇਲੇ ਹਾਸ ਜੇ ਨਾਲ ਕਹਿਣ ਲੱਗੇ, ਹੋਏ ਵੀ ਮਰਦਾ ਨੇ ਤੇਰਾ ਜਿਹੜਾ ਅੰਦਰ ਰਾਜੀ ਹੈ ਤੇਰਾ ਦਿਲ ਹੈ। ਨਗਰ ਵਿਖੇ ਨਿਤ ਕਰਤ ਬਸੇਰਾ, ਤੇਰਾ ਜਿਹੜਾ ਦਿਲ ਹੈ ਸ਼ਹਿਰਾਂ ਦੇ ਵਿੱਚ ਹਮੇਸ਼ਾ ਕਰਦਾ ਹੈ, ਸ਼ਹਿਰ ਦੇ ਕੇ ਤੂੰ ਰਾਜੀ ਹੈ। ਪੁਰ ਕੋ ਬੂਝ ਜਾਵਹਿ ਜਿਹਵਾ, ਜਿੱਥੇ ਵੀ ਅਸੀਂ ਜਾਂਦੇ ਉੱਥੇ ਪਹਿਲਾਂ ਤੂੰ ਸ਼ਹਿਰ ਪੁੱਛਦਾ ਹੁੰਦਾ ਹੈ। ਤੂਸ਼ਣ ਕਰਨ ਵੈਸੇ ਕਹਿਵਾ, ਮਰਦਾਨੇ ਤੇਰਾ ਸੁਹਾਈ ਐਸਾ ਹੈ ਜਦੋਂ ਕਿਤੇ ਜਾਂਦੇ ਤੂੰ ਬਸ ਸ਼ਹਿਰ ਪੁੱਛਦਾ ਵੀ ਕਿਹੜਾ ਹੈ, ਚੁੱਪ ਕਰਕੇ ਨੀ ਕਿਤੇ ਬਹਿੰਦਾ ਹੁੰਦਾ। ਸ੍ਰੀ ਪ੍ਰਭ ਮੁਝ ਕੋ ਸ਼ੁਦਾ ਵਿਸਾਲਾ, ਉਸ ਵੇਲੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਗੱਲ ਤਾਂ ਹੈ, ਮੈਨੂੰ ਭੁੱਖ ਬੜਾ ਤੰਗ ਕਰਦੀ ਹੈ, ਬਿਨ ਆਹਾਰ ਤੇ ਭਇਓ ਬਿਹਾਲਾ, ਭੋਜਨ ਮੁਕਣਾ ਸ਼ਹਿਰ ਵਿੱਚ, ਭੋਜਨ ਮਿਲੇ ਤੋਂ ਮੈਂ ਬਹੁਤ ਵਿਆਕਲ ਹੋ ਗਿਆ ਹੋਇਆ, ਤੀਨ ਦਿਵਸ ਬਿਨ ਆਸਨ ਬਿਤਾਏ, ਦੇਖ ਲੋ ਮਾਰਾ ਤਿੰਨ ਦਿਨ ਹੋ ਗਿਆ ਬਿਨਾ ਭੋਜਨ ਛਕਣ ਤੋਂ, ਆਪ ਬੂਝੇ ਮੈਂ ਇਹ ਠਾਂ ਆਏ, ਮੈਂ ਇੱਥੇ ਆਇਆ ਸੀ ਤੀਜੇ ਦਿਨ ਤੇ ਮੈਂ ਤੁਹਾਨੂੰ ਪੁੱਛ ਲਿਆ ਕਿਹੜਾ ਸ਼ਹਿਰ ਹੈ, ਸਾਹਿਬ ਕੋ ਭੈ ਕਰੀਏ ਉਰ ਮੈਂ, ਗੁੱਸੇ ਵਿੱਚ ਆ ਕੇ ਕਹਿਣ ਲੱਗਿਆ ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਨੂੰ ਕੋਈ ਸਾਹਿਬ ਦਾ ਭੈ ਕਰਨਾ ਰੱਬ ਦਾ ਭੈ ਕਰਨਾ ਚਾਹੀਦਾ ਦਿਲ ਵਿੱਚ, ਕਹਿਤ ਮੁਝੇ ਤਬ ਮਨ ਬਸਪੁਰ ਮੈਂ, ਮੈਨੂੰ ਐਂ ਤੁਸੀਂ ਮਿਹਣੇ ਜਿਹੇ ਦਿੰਦੇ ਰਹਿੰਦੇ ਆ ਵੀ ਤੇਰਾ ਸ਼ਹਿਰਾਂ ਵਿੱਚ ਮਨ ਬਸਦਾ ਹੈ, ਕਹੂੰ ਕਹੂੰ ਹਾਂ ਪਾਏ ਆਹਾਰਾ, ਨਹੀਂ ਮੈਂ ਕਿਤੇ ਕਿਤੇ ਮਸਾਂ ਮਸਾਂ ਭੋਜਨ ਪਾਉਣਾ, ਹੱਠ ਕਰ ਫੇਰਾ ਤੁਮਾਰ ਸੰਗਾਰਾ, ਬਹੁਤ ਹੀ ਹੱਠ ਜਾ ਕਰਕੇ ਤੁਹਾਡੇ ਨਾਲ ਮੈਂ ਫਿਰਦਾ ਹਾਂ, ਦੋਹਰਾ ਤਰਕਤ ਹੋ ਮੋਕਾ ਅਬੈ, ਹੁਣ ਵੀ ਮੈਨੂੰ ਕਹਿੰਦੇ ਤੁਸੀਂ ਇਸ ਤਰ੍ਹਾਂ ਕਿ ਤਾਨੇ ਜੇ ਮਾਰਦੇ ਹੋ ਮਿਣੇ ਜੇ ਮਾਰਦੇ ਹੋ, ਕੈਸੇ ਹੋਏ ਨਿਭਾਹ, ਦੱਸੋ ਗੁਰੂ ਨਾਨਕ ਸਾਹਿਬ ਤੁਹਾਡੇ ਨਾਲ ਮੇਰਾ ਭਲਾ ਕਿਵੇਂ ਨਿਭਾ ਹੋਊਗਾ, ਸੁਦਾ ਸੰਗ ਬੇਹਬਲ ਪਇਓ, ਮੈਂ ਤਾਂ ਕਹਿੰਦੇ ਬੜਾ ਭੁੱਖ ਦੇ ਨਾਲ ਵਿਆਕਲ ਹੋਇਆ ਪਿਆ ਵਿਚਾਰਾ, ਆਪ ਹਸੀ ਨਿਤ ਪ੍ਰਾਹ, ਆਪ ਹਮੇਸ਼ਾ ਹਾਸੇ ਮਖੌਲਦਾ ਬਚਨੀ ਮੈਨੂੰ ਕਹਿੰਦੇ ਕਰਦੇ ਰਹਿੰਦੇ ਹੋ, ਚੌਪਈ ਸ੍ਰੀ ਅੰਗਦ ਜੀ ਸੁਣ ਹੋ ਕਿਰਪਾਲਾ, ਭਾਈ ਬਾਲਾ ਜੀ ਬੋਲੇ ਹੇ ਗੁਰੂ ਅੰਗਦ ਸਾਹਿਬ ਦਿਆਲੂ ਕਿਰਪਾਲੂ ਸਤਿਗੁਰੂ ਸੁਣੋ, ਬਿਗਸਤ ਮੈਂ ਬੋਲਿਓ ਤੇ ਹਿਕਾਲਾ, ਗੁਰੂ ਮਹਾਰਾਜ ਤਾਂ ਚੁੱਪ ਰਹੇ, ਕਹਿੰਦੇ ਮੈਂ ਹੱਸਦਾ ਹੱਸਦਾ ਉਸ ਵੇਲੇ ਬੋਲਿਆ, ਫਿਰ ਮਰਦਾਨਾ ਹੈ ਸਾਚ ਉਚਾਰਤ, ਗੁਰੂ ਨਾਨਕ ਸਾਹਿਬ ਜੀ ਜਿਹੜਾ ਮਰਦਾਨਾ ਹੈ ਨਾ ਬਿਲਕੁਲ ਸੱਚੋ ਸੱਚੀ ਕਹਿੰਦਾ ਹੈ, ਜਨਮ ਸੁਭਾਵ ਸ਼ੁਦਾ ਪੁੰਨ ਆਰਤ, ਇੱਕਦਮ ਮਹਾਰਾਜ ਜਿਹੜਾ ਹੈ ਜਨਮ ਜਿੱਥੇ ਹੋਇਆ ਉਹ ਸੁਭਾਅ ਹੈ, ਉਹ ਜਾਤੀ ਦੇ ਸੁਭਾਅ ਅਨੁਸਾਰ ਬੋਲ ਰਿਹਾ, ਦੂਜਾ ਵਿਚਾਰਾ ਭੁੱਖ ਨਾਲ ਵਿਆਕਲ ਹੈ, ਦੁਖੀ ਹੈ, ਤੰਗ ਹੈ, ਬਣੀ ਏਕ ਸੀ ਦੋਨੋਂ ਬਾਤੀ, ਦੋਨੇ ਗੱਲਾਂ ਵਾਲਾ ਇੱਕੋ ਜਿਹੀਆਂ ਬਣ ਗਈਆਂ, ਇੱਕ ਜਾਤੀ ਸੁਭਾਅ ਹੈ ਦੂਜੇ ਭੁੱਖ ਨਾਲ ਵਿਆਕਲ ਹੈ, ਇਸ ਕਰਕੇ ਕੀ ਕਰੇ ਵਿਚਾਰਾ ਇਹ, ਹਿਰਦੇ ਧੀਰ ਧਰ ਹੈ ਕਿਹ ਭਾਂਤੀ, ਮਾਰਾ ਹੁਣ ਭੁੱਖਾ ਤੇ ਹੈ ਮਰਦਾਨਾ ਕਮੇਰੇ ਦੇ ਵਿੱਚ ਧੀਰ ਸਾਰੇ ਸ਼ਹਿਰ ਤਾਂ ਪੁੱਛਣਾ ਹੀ ਪੁੱਛਣਾ ਹੈ ਨਾ, ਸ੍ਰੀ ਗੁਰ ਕਹੈ ਸੁਣੋ ਮਰਦਾਨਾ, ਹਾਂ ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਮਹਾਰਾਜ ਮਰਦਾਨੇ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਵੀ ਸੁਣ ਲੈ ਤੂੰ, ਇਹ ਪੁਰ ਕੌਡੇ ਕੇਰ ਸਮਾਨਾ, ਸ਼ਹਿਰ ਸ਼ਹਿਰ ਪੁੱਛਦਾ ਨਾ ਇਹ ਸ਼ਹਿਰ, ਕਹਿੰਦੇ ਕੌਡੇ ਰਾਕਸ਼ ਵਰਗਾ ਹੈ, ਤਪਤ ਕਰਾਹੇ ਮਹਿ ਜਿਨ ਪਾਇਓ, ਲਾ ਕੌਡੇ ਰਾਕਸ਼ ਨੇ ਤੱਤੇ ਕੜਾਹੇ ਤੈਨੂੰ ਸਿੱਟਿਆ ਸੀ ਗਰਦਨ ਤੋਂ ਫੜ ਕੇ, ਸ੍ਰੀ ਕਰਤਾਰਹ ਤੋਹੇ ਬਚਾਇਓ, ਕਰਤਾਰ ਨੇ ਪਰਮੇਸ਼ਰ ਨੇ ਤੈਨੂੰ ਸਾਨੂੰ ਮਚਾ ਲਿਆ ਖਾਣੋ ਬਚਾ ਲਿਆ, ਨਹੀਂ ਤਾਂ ਬੁਰੀ ਬਣਾਉਂਦਾ ਉਹ ਤੇਰੇ ਨਾਲ, ਆਪ ਪੁੰਨ ਜਾਵਾ ਨਗਰ ਮਜਾਰੀ, ਵੀ ਜੇ ਤੂੰ ਹੁਣ ਸ਼ਹਿਰ ਪੁੱਜਦਾ ਤੇ ਮਰਦਾਨਿਆ ਸ਼ਹਿਰ ਵਿੱਚ ਹੁਣ ਤੂੰ ਫਿਰ ਚਲਿਆ ਹੀ ਜਾ, ਸ੍ਰੀ ਪ੍ਰਭ ਕਰੈ ਤੋਰ ਰਖਵਾਰੀ, ਹੈ ਕੋਡੇ ਰਾਕਸ਼ ਵਰਗਾ ਹੀ ਸ਼ਹਿਰ, ਪਰਮੇਸ਼ਰ ਤੇਰੀ ਰੱਖਿਆ ਕਰੇਗਾ, ਨਹੀਂ ਤੈਨੂੰ ਕੋਈ ਮਾਰ ਸਕੇਗਾ, ਮਰਦਾਨਾ ਕਹਿ ਜਰੋ ਸੁਨਗਰਾ, ਨਾ ਸੁਣ ਕੇ ਕਹਿਣ ਲੱਗਿਆ ਹੋ ਜਾ ਜਿਹੜਾ ਸ਼ਹਿਰ ਮਾਰਾ ਸੜੇ ਮੱਚੇ, ਕਬ ਹੈ ਨਾ ਜਾਵੋ ਤੇ ਕੇ ਦਗਰਾ, ਕਹਿੰਦੇ ਉਧਰ ਨੂੰ ਤੂੰ ਚਲਾ ਜਾ, ਮੈਂ ਤਾਂ ਇਸ ਰਸਤੇ ਨੀ ਕਿਤੇ ਜਾਵਾਂਗਾ, ਰਾਹ ਹੀ ਨੀ ਪਵਾਂਗਾ ਸ਼ਹਿਰ ਦੇ, ਕਿਉਂ ਹੂੰ ਬਚੇ ਤਬ ਹੈ ਮਮ ਪ੍ਰਾਨ, ਕੋਡੇ ਰਾਕਸ਼ ਨੇ ਜਦੋਂ ਫੜ ਲਿਆ ਸੀ ਕੜਾਹੇ ਵਿੱਚ ਸਿੱਟਿਆ ਸੀ, ਪਤਾ ਨੀ ਕਿਵੇਂ ਮੇਰੇ ਪ੍ਰਾਣ ਬਚ ਗਏ, ਅਬ ਗਹਿ ਕੈ ਕਰ ਹੋਇ ਕੋ ਖਾਨਾ, ਹੁਣ ਫਿਰ ਇੱਥੇ ਕੋਡੇ ਰਾਕਸ਼ ਵਰਗਾ ਹੋਊਗਾ, ਉਹ ਫੜ ਕੇ ਮੇਰੇ ਪ੍ਰਾਣ ਨਾਸ ਕਰ ਦੂ, ਮੇਰੀ ਜਾਨ ਕੱਢ ਦੂਗਾ, ਸੁਣ ਕੇ ਬਿਗਸ ਕਹਿਓ ਗੁਰਪੂਰੰ, ਗੁਰੂ ਮਹਾਰਾਜ ਨੇ ਮਰਦਾਨੇ ਤੋਂ ਸੁਣ ਕੇ ਕੁਝ ਹੱਸਦਿਆਂ ਹੋਇਆ ਬਚਨ ਕਿਹਾ ਇਸ ਨੂੰ, ਜਾਨੋ ਇਸ ਪੁਰ ਬਿਖੈ ਜਰੂਰੰ, ਮਹਾਰਾਜ ਕਹਿੰਦੇ ਵੀ ਮਰਦਾਨੇ ਸ਼ਹਿਰ ਵਿੱਚ ਤਾਂ ਤੇਰਾ ਜੂਰੋ ਜਾਣਾ ਬਣਦਾ, ਤੈਨੂੰ ਜਾਣਾ ਹੀ ਪੈਣਾ ਹੈ, ਬਿਨਾ ਗਏ ਤੇ ਸਾਰਾ ਨਾ ਕਾਜੂ, ਕਿਉਂਕਿ ਸ਼ਹਿਰ ਗਏ ਤੋਂ ਬਿਨਾਂ ਆਪਾਂ ਵੀ ਆਪਣਾ ਕੰਮ ਨਹੀਂ ਸਿਮਰਨਾ ਭਾਵ ਵੀ ਤੇਰੇ ਜਾਏ ਬਿਨਾਂ ਇਹਨਾਂ ਦੀ ਕਲਿਆਣ ਨਹੀਂ ਹੋਣੀ, ਇਹਨਾਂ ਨੇ ਮੁਕਤ ਨਹੀਂ, ਉਹਨਾਂ ਨੇ ਸਿੱਖੀ ਨਹੀਂ ਧਾਰਨੀ, ਇਸ ਕਰਕੇ ਤੇਰੇ ਜਾ ਬਿਨਾਂ ਇਹਨਾਂ ਦਾ ਸਾਡਾ ਕੰਮ ਨਹੀਂ ਹੋਣਾ ਹੈ। ਜਾਂ ਤੇ ਚੱਲ ਜਾਵੋ ਤੁਮ ਅੱਜ, ਇਸ ਕਰਕੇ ਵੀ ਅੱਜ ਹੀ ਮਰਦਾਨਾ ਤੂੰ ਇਹ ਸ਼ਹਿਰ ਵਿੱਚ ਚਲਾ ਜਾ। ਪ੍ਰਭ ਸੁਣ ਮੇਰੇ ਬਚਨ ਰਸਾਵੋ। ਉਸ ਵੇਲੇ ਮਰਦਾਨਾ ਬੋਲਿਆ, ਕਹਿੰਦੇ ਮਹਾਰਾਜ ਮੇਰੇ ਬਚਨ ਜੇ ਸੁਣ ਗਏ ਤਾਂ ਉਹ ਲੱਗਦਾ ਜਿਵੇਂ ਤੁਸੀਂ ਗੁੱਸੇ ਹੋ ਗਏ ਹੁੰਦੇ। ਰਾਖਸ਼ ਢਿੱਗ ਤੇ ਮੁਝੇ ਹਨਾਵੋ। ਇਸ ਕਰਕੇ ਜਿਹੜਾ ਸ਼ਹਿਰ ਚ ਕੌਡੇ ਰਾਖਸ਼ ਵਰਗ ਹੈ ਨਾ, ਉਸ ਮੈਥੋਂ ਮੈਨੂੰ ਤੁਸੀਂ ਮਰਵਾਇਆ ਚਾਹੁੰਦੇ। ਕਹਿ ਕਰ ਕੋ ਪਾਵਹਿ ਮੁਖ ਮਾਹੀ। ਹੁਣ ਮੈਂ ਤੁਹਾਡੇ ਆਖੇ ਲੱਗ ਕੇ ਸ਼ਹਿਰ ਵਿੱਚ ਚਲੇ ਗਿਆ, ਕੋਈ ਨਾ ਕੋਈ ਰਾਖਸ਼ ਕੌਡੇ ਰਾਖਸ਼ ਵਰਗਾ ਮਿਲੂਗਾ, ਮੈਨੂੰ ਫੜ ਕੇ ਮੂੰਹ ਚ ਪਾ ਲੂ, ਖਾ ਜੂ, ਮਾਰ ਦੂ। ਕਿਹ ਬਿਦ ਬਚਨ ਹੋਏ ਤਬ ਨਾਹੀ। ਮਹਾਰਾਜ ਜਦੋਂ ਮੈਂ ਫਸ ਗਿਆ ਤੇ ਫਿਰ ਮੇਰਾ ਕਿਸ ਤਰ੍ਹਾਂ ਬਚਨਾ ਹੋਊਗਾ, ਨਹੀਂ ਹੋ ਸਕਣਾ ਹੈ। ਪੁਰ ਦੇਸ਼ ਮੁਖ ਕਰ ਮੈਂ ਨਾ ਸਿਧਾਰਾਂ। ਇਹ ਕਹਿੰਦੇ ਸ਼ਹਿਰ ਦੇ ਤਰਫ ਤੂੰ ਚਲਾ ਜਾ, ਤੇ ਮੈਂ ਤਾਂ ਕਹਿੰਦੇ ਸ਼ਹਿਰ ਦੀ ਤਰਫ ਮੂੰਹ ਕਰਕੇ ਜਾਂਦਾ ਹੀ ਨਹੀਂ ਕਦੇ। ਮਾਰਿਓ ਚਾਹੋ ਆਪ ਤੁਮ ਮਾਰੋ। ਇਹ ਭਲਾ ਤੁਸੀਂ ਮੈਨੂੰ ਮਾਰਿਆ ਚਾਹੋ ਤੇ ਆਪ ਹੀ ਮੈਨੂੰ ਮਰਵਾ ਮਾਰ ਦਿਓ, ਫਿਰ ਤੇ 500 ਡਾਂਗਾ ਮਾਰੋ, ਮੈਂ ਮਰ ਜਾਵਾਂਗਾ। ਇਸ ਪ੍ਰਕਾਰ ਕੇ ਬਚਨ ਬਿਲਾਸਾ। ਇਸ ਤਰ੍ਹਾਂ ਦੇ ਜਿਹੜੇ ਬਚਨ ਬਿਲਾਸ ਹਸ ਬਿਲਾਸ ਦੇ। ਕਰਤ ਹੁਤੇ ਸੰਤਨ ਸੁਖ ਰਾਸਾ। ਸੰਤਾਂ ਨੂੰ ਸਾਧੂਆਂ ਨੂੰ ਬਹੁਤਾ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਉਹ ਕਰ ਰਹੇ ਸਨ ਇਸ ਨਾਲ। ਤੇ ਚਿਨ ਨਿਕਸਿਓ ਰਾਕਸ਼ ਰਾਜਾ। ਬਚਨ ਕਰਦਿਆਂ ਕਰਦਿਆਂ ਉਸ ਵੇਲੇ ਜਿਹੜਾ ਰਾਕਸ਼ਾਂ ਦਾ ਰਾਜਾ ਉਹ ਬਾਹਰ ਨਿਕਲਿਆ ਸ਼ਹਿਰ ਤੋਂ। ਵਹਿਰ ਨਗਰ ਤੇ ਲੀਏ ਸਮਾਜਾ। ਸ਼ਹਿਰ ਤੋਂ ਬਾਹਰ ਨਿਕਲ ਕੇ ਜਿਹੜਾ ਕੋਈ ਸ਼ਿਕਾਰ ਕਰਨ ਵਾਲਾ ਸਾਜੋ ਸਮਾਨ ਜਨ ਲਿਆ ਹੋਇਆ ਹੈ। ਚੜਿਓ ਅਖੇਰ ਬਿਰਤ ਕੇ ਕਾਰਨ। ਇਸ ਤਰ੍ਹਾਂ ਜਿਹੜਾ ਇਹ ਦੇਵਲੂਤ ਰਾਜਾ ਹੈ, ਕਹਿੰਦੇ ਸ਼ਿਕਾਰ ਕਰਨ ਵਾਲਾ ਖਿਆਲ ਜਾ ਕਰਕੇ ਚੜ ਪਿਆ ਬਾਹਰ। ਸੰਗ ਵੱਡੋ ਰਾਖਸ਼ ਦਲ ਦਾਰਨ। ਇਹਦੇ ਨਾਲ ਕਹਿੰਦੇ ਬੜਾ ਭਿਆਨਕ ਰਾਖਸ਼ਾਂ ਦਾ ਦਲ ਵੀ ਹੈ। ਲੱਖ ਸਪਤ ਦਸ ਦੇਹ ਉਤੰਗਾ। 17 ਲੱਖ ਕਹਿੰਦੇ ਰਾਖਸ਼ਾਂ ਦੀ ਫੌਜ ਹੈ, ਜਿਹਨਾਂ ਦੀਆਂ ਦੇਹਾਂ ਬੜੀਆਂ ਉੱਚੀਆਂ ਉੱਚੀਆਂ। ਵਡਕ ਰੂਪ ਜਿਨ ਮੇਚਕ ਰੰਗਾ। ਇਸ ਤਰ੍ਹਾਂ ਵਡਕ ਵਡਕ ਰੂਪ ਜਿਨ ਮੇਚਕ ਰੰਗਾ। ਬਹੁਤ ਹੀ ਭੈੜੇ ਜੇ ਰੂਪ ਵਾਲੇ ਹਨ ਤੇ ਕਾਲੇ ਰੰਗ ਦੇ ਹਨ ਬੜੇ। ਕੈਦੋਂ ਸਿਆਮ ਘਟਾ ਸੋ ਆਵੇ। ਸੁਆ ਕਹਿੰਦੇ ਬਦਲ ਦੀਆਂ ਕਾਲੀਆਂ ਘਟਾਈ ਚੜੀਆਂ ਮਾਨੋ ਆ ਰਹੀਆਂ, ਉਹ ਰਾਖਸ਼ ਦਿਸ ਰਹੇ ਆ ਰਹੇ। ਪਕਸੇ ਨਿਕਸੇ ਦਾਂਤ ਲਖਾਵੇ। ਮੁੱਖ ਦੇ ਜਿਹੜੇ ਦੰਦ ਦੇ ਹਾਂ, ਜਿਵੇਂ ਕਹਿੰਦੇ ਕਾਲੀਆਂ ਘਟਾਂ ਵਿੱਚ ਬਗਲੇ ਹੁੰਦੇ ਨੇ, ਡਾਰੀਆਂ ਮਾਰਦੇ ਬਗਲਿਆਂ ਵਰਗੇ ਦੰਦ ਲਿਸ਼ਕਦੇ ਦਿਸਦੇ ਉਹਨਾਂ ਦੇ। ਨਾਸਾਂ ਕਰਨ ਕੂਪ ਸੇ ਜਿਨਕੇ। ਰਾਖਸ਼ਾਂ ਦੀਆਂ ਕਹਿੰਦੇ ਜਿਹੜੀਆਂ ਨਾਸਾਂ, ਜਿਵੇਂ ਕਹਿੰਦੇ ਖੂਹ ਹੁੰਦਾ ਨਾ ਡੂੰਘਾ, ਇਸ ਤਰ੍ਹਾਂ ਖੂਹ ਵਰਗੀਆਂ ਨਾਸਾਂ ਨੱਕ ਹੈ। ਲੋਚਨ ਸਰੋਣਤ ਸਰਸੇ ਤਿਨਕੇ। ਉਹਨਾਂ ਦੇ ਜਿਹੜੇ ਨੇਤਰ ਹੈ ਉਹ ਕਹਿੰਦੇ ਜਿਵੇਂ ਲਹੂ ਹੋਵੇ ਨਾ, ਲਹੂ ਰੰਗੇ ਲਾਲੋ ਲਾਲ ਹੈ। ਲੋਹਿਤ ਵਰਣ ਵਿਸਾਲਹ ਬਾਲਾ। ਇਸ ਤਰ੍ਹਾਂ ਕਹਿੰਦੇ ਭੂਰੇ ਰੰਗ ਦੇ ਬੜੇ ਲੰਮੇ ਲੰਮੇ ਬਾਲ ਹੈ ਉਹਨਾਂ ਦੇ, ਜੱਤ ਜੀ ਆਈ ਹੋਈ ਹੈ। ਪਹਿਰੇ ਗਲ ਮਹਿ ਹਾਡਨ ਮਾਲਾ। ਸਾਰਿਆਂ ਰਾਖਸ਼ਾਂ ਨੇ ਆਪੋ ਆਪਣੇ ਗਲਾਂ ਦੇ ਵਿੱਚ ਹੱਡਾਂ ਦੀਆਂ ਮਾਲਾ ਪਾਈਆਂ, ਹੱਡੀਆਂ ਹੀ ਪਾਈਆਂ ਹੋਈਆਂ। ਸ੍ਰੀ ਗੁਰ ਕੇ ਦੋਹਰਾ ਸ੍ਰੀ ਗੁਰ ਕੇ ਜੋ ਨਿਕਟ ਗਿਰ। ਜੋ ਗੁਰੂ ਮਹਾਰਾਜ ਦੇ ਨੇੜੇ ਪਹਾੜ ਹੈ ਸੀ, ਜਿਸ ਤੇ ਉਰਦ ਥਾਨ। ਉਸ ਤੋਂ ਥੋੜਾ ਜਿਹਾ ਅੱਗੇ ਕਹਿੰਦੇ ਉੱਚਾ ਅਸਥਾਨ ਹੈ ਸੀ। ਮਰਦਾਨਾ ਦੇਖਤ ਭਇਓ। ਮਰਦਾਨਾ ਕਿਤੇ ਉਹ ਰਾਖਸ਼ਾਂ ਨੂੰ ਆਉਂਦਾ ਦੇਖਣ ਲੱਗ ਪਿਆ ਨੇ, ਦੇਖ ਲਿਆ ਉਹਨਾਂ ਨੂੰ। ਨਿਕਸੇ ਮਾਨਹ ਪ੍ਰਾਨ। ਉਹਨਾਂ ਨੂੰ ਦੇਖਦਿਆਂ ਸਾਰ ਮਰਦਾਨੇ ਤਾਂ ਮੰਨ ਲਓ ਪ੍ਰਾਣ ਹੀ ਨਿਕਲ ਗਏ। ਚੌਪਈ ਪੀਤ ਭਇਓ ਕੰਪਤ ਸਰਬੰਗਾ। ਪੀੜਾ ਹੋ ਗਿਆ ਤੇ ਸਾਰੇ ਸਰੀਰ ਦੇ ਅੰਗ ਮਰਦਾਨੇ ਦੇ ਕੰਬ ਰਹੇ। ਮੁਖ ਤੇ ਬੋਲ ਨਸਕ ਹੈ ਨਿਸੰਗਾ। ਹੈ ਨਿਡਰ ਹੋ ਕੇ ਸੰਗ ਲਾ ਕੇ ਮਹਾਰਾਜ ਦੇ ਸਾਹਮਣੇ ਬੋਲ ਨਹੀਂ ਸਕਦਾ, ਜਿਵੇਂ ਪਹਿਲਾਂ ਬੋਲਦਾ ਚੁੱਪ ਹੋ ਗਿਆ। ਮਰੇ ਕੁਥਾਏ ਆਏ ਕਰ ਅਬ ਹੀ। ਫਿਰ ਕਹਿੰਦਾ ਮਾਰਾ ਹੁਣ ਤਾਂ ਬੋਰੀ ਪੈੜੀ ਥਾਂ ਆ ਕੇ ਮਰ ਗਏ ਅੱਜ। ਜੀਵਨ ਹੋਏ ਹਮਾਰ ਨ ਕਬ ਹੀ। ਨੀਂਦਾ ਵੀ ਅੱਜ ਹੁਣ ਨੀ ਸਾਡਾ ਕਿਤੇ ਜਿਉਣਾ ਹੋ ਸਕਦਾ, ਅੱਜ ਤਾਂ ਮਰਾਂਗੇ ਪੈੜੇ ਥਾਂ ਤੇ। ਦੋਹਰਾ ਕਰਕੇ ਸੰਗ ਬਤਾਵਈ। ਬੋਲਦਾ ਤਾਂ ਹੈ ਨੀ, ਹੱਥਾਂ ਦੀਆਂ ਸੈਂਤਾਂ ਨਾਲ ਹੀ ਮਾਰਾਂ ਨੂੰ ਦੱਸਦਾ। ਕਰ ਹੋ ਉਪਾਵ ਜੇ ਕੋਏ, ਚੜੇ ਆਉਂਦੇ ਮਾਰਾ ਕੋਈ ਨਾ ਕੋਈ ਉਪਰਾਲਾ ਹੀਲਾ ਕਰੋ ਬਚਾ ਦਾ। ਰਾਖਸ਼ ਖੈ ਹੈ ਆਨ ਕਰ। ਤੁਹਾਨੂੰ ਤਾਂ ਕੁਝ ਨੀ ਕਹਿਣਾ, ਮੈਨੂੰ ਕੋਡੇ ਰਾਖਸ਼ ਨੂੰ ਇਹਨਾਂ ਨੇ ਆ ਕੇ ਖਾ ਲੈਣਾ। ਨਿਸ਼ਚੈ ਮ੍ਰਿਤੂ ਅਬ ਹੋਏ। ਦਿਸਦਾ ਵੀ ਇਹ ਯਕੀਨ ਵਾਲੀ ਗੱਲ ਆ, ਤਾਂ ਮੌਤ ਮੇਰੀ ਹੋ ਹੀ ਜਾਣੀ ਹੈ। ਚੌਪਈ ਜਿਉ ਜਿਉ ਰਾਖਸ਼ ਢਿੱਗ ਚੱਲ ਆਵੈ। ਜਿਵੇਂ ਉਹ ਰਾਖਸ਼ ਕਹਿੰਦੇ ਮਰਦਾਨੇ ਦੇ ਨੇੜੇ ਨੂੰ ਚਲੇ ਆਉਂਦੇ, ਤਿਉ ਮਰਦਾਨਾ ਸੁੱਕ ਚਿਓ ਜਾਵੇ। ਜਿਵੇਂ ਮਰਦਾਨਾ ਕਹਿੰਦੇ ਬਿਲਕੁਲ ਹੀ ਸੁੰਗੜਦਾ ਜਾ ਜਾਂਦਾ। ਭਾਗਣ ਚਾਹੇ ਨਾ ਉੱਠ ਤਬ ਸਕਈ। ਭੁਣ ਭੱਜਣਾ ਦੌੜਨਾ ਚਾਹੁੰਦਾ ਪਰ ਡਰਦਾ, ਉਹਨਾਂ ਤੋਂ ਉੱਠ ਮਨੀ ਸਕਦਾ, ਜਾਵੇ ਕਿੱਧਰ। ਹਮ ਨਹਿ ਦੇਖੈ ਇਤ ਉਤ ਤੱਕਈ। ਇਹ ਗੱਲ ਬਾਲਾ ਜੀ ਕਹਿੰਦੇ ਵੀ ਨਾ ਤਾਂ ਮੈਂ ਉਹਨਾਂ ਨੂੰ ਦੇਖ ਰਿਹਾ ਨਾ ਗੁਰੂ ਮਹਾਰਾਜ ਦੇਖ ਰਹੇ ਹੈ, ਮਰਦਾਨਾ ਇਧਰ ਉਧਰ ਜ਼ਰੂਰ ਝਾਕਦਾ ਵੇਖਦਾ ਹੈ ਕਿੰਨੇ ਕਹਿ ਹੈ। ਇਸ ਬਿਧ ਦੇਖਿਓ ਦਇਆ ਅਵਾਸਾ। ਇਸ ਤਰ੍ਹਾਂ ਜਦੋਂ ਮਰਦਾਨੇ ਨੂੰ ਦੇਖਿਆ ਵੀ ਇਹ ਤਾਂ ਡਰਿਆ ਹੋਇਆ ਹੁਣ ਝਾਕਦਾ ਇਧਰ, ਤੇ ਉਸ ਵੇਲੇ ਸਤਿਗੁਰਾਂ ਨੇ ਜੋ ਮੇਹਰ ਦੇ ਘਰ ਹੈ ਭੈ ਖੰਡਨ ਹਿਤ ਬਚਨ ਪ੍ਰਕਾਸ਼ਾ। ਮਰਦਾਨੇ ਦਾ ਭੈ ਜਾ ਨਾਸ ਕਰਨ ਵਾਸਤੇ ਬਚਨ ਮੁਖੋਂ ਕਹਿਆ ਹੈ। ਮਰਦਾਨੇ ਉਰ ਧੀਰਜ ਧਰੀਏ। ਮਰਦਾਨੇ ਕਿਉਂ ਡਰਿਆ ਕਿਉਂ ਸੰਗੜਦਾ ਜਾਨਾ, ਹਿਰਦੇ ਵੀ ਧੀਰਜ ਧਾਰ ਲਈਏ। ਸ੍ਰੀ ਪ੍ਰਭ ਕੋ ਮੁਖ ਨਾਮ ਉਚਾਰੀਏ। ਮੁਖੋਂ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਚਾਰ। ਨਿਰਭੈ ਹੋਇ ਕਰ ਦੇਖ ਤਮਾਸ਼ਾ। ਮਰਦਾਨੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਨਿਰਭੈ ਹੋ ਕੇ ਤੂੰ ਦੇਖ ਤਮਾਸ਼ਾ ਦੇਖ। ਯੋਂ ਕਹਿ ਤੂਸ਼ਨ ਭੇ ਸੁਖ ਰਾਸਾ। ਇਸ ਤਰ੍ਹਾਂ ਮਰਦਾਨੇ ਨੂੰ ਕਹਿ ਕੇ ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਜੀ ਚੁੱਪ ਚਾਪ ਹੋ। ਤਿੰਨ ਮਹਿ ਹੁਤੋ ਜੋ ਰਾਖਸ਼ ਰਾਉ। ਉਹਨਾਂ ਰਾਖਸ਼ਾਂ ਦਾ ਉਹਨਾਂ ਦੇ ਵਿੱਚ ਜਿਹੜਾ ਰਾਖਸ਼ਾਂ ਦਾ ਰਾਜਾ ਸੀ ਨਾ ਦੇਵਲੂਤ ਨਾਮ ਦਾ। ਹਮ ਕੋ ਦੇਖ ਭਇਓ ਹਰ ਖਾਉ। ਬਾਲਾ ਜੀ ਕਹਿੰਦੇ ਸਾਨੂੰ ਤਿੰਨਾਂ ਨੂੰ ਦੇਖ ਕੇ ਉਹ ਜਿਹੜਾ ਦੇਵਲੂਤ ਰਾਜਾ ਬੜਾ ਖੁਸ਼ ਹੋ ਗਿਆ। ਨਿਜ ਸੈਨਾ ਸੰਗ ਬੋਲਿਓ ਬਾਨੀ। ਆਪਣੀ ਜਿਹੜੀ ਫੌਜ ਆ ਉਹਦੇ ਸਾਥ ਉਹ ਦੇਵਲੂਤ ਰਾਜਾ ਬਚਨ ਬੋਲਿਆ। ਹਿੰਸਾ ਮਹਿ ਜਿਹ ਚਾਹੇ ਮਹਾਨੀ। ਜਿਸ ਰਾਜੇ ਦੀ ਚੀ ਮਾਰਨ ਵਿੱਚ ਬੜੀ ਤਕੜੀ ਚਾਹਨਾ ਹੈ। ਚਿਰੰਕਾਲ ਮਹਿ ਭਲੋ ਸ਼ਿਕਾਰਾ। ਆਪਣੇ ਸੈਨਾਪਤੀਆਂ ਨੂੰ ਕਹਿਣ ਲੱਗਿਆ ਵੀ ਬਹੁਤ ਸਮੇਂ ਤੋਂ ਬਾਅਦ ਅੱਜ ਬੜਾ ਚੰਗਾ ਵਧੀਆ ਸ਼ਿਕਾਰ। ਮਨੁੱਖ ਆਮਿਖ ਬਣਾ ਆਹਾਰਾ। ਮਨੁੱਖ ਦਾ ਸ਼ਿਕਾਰ ਕਰਾਂਗੇ, ਮਨੁੱਖ ਦਾ ਭੋਜਨ ਛਕਣ ਲਈ ਬਣੇਗਾ, ਇਹ ਵਧੀਆ ਸ਼ਿਕਾਰ ਮਿਲਿਆ ਅੱਜ। ਗਿਰ ਕੇ ਤਾਰ ਤੀਨੋ ਨਰ ਵੈਸੇ। ਆਪਣੇ ਸੈਨਾਪਤੀਆਂ ਨੂੰ ਕਹਿਣ ਲੱਗਾ ਦੇਖੋ ਪਹਾੜ ਦੇ ਹੇਠਾਂ ਤਿੰਨ ਬੈਠੇ ਹੈ। ਜਾਏ ਗਹੋ ਭਾਗਹ ਨਹਿ ਜੈਸੇ। ਕਹਿੰਦੇ ਜਾ ਕੇ ਫੜ ਲਓ ਉਹਨਾਂ ਨੂੰ, ਜਿਸ ਕਰਕੇ ਕਿਤੇ ਆਸੇ ਪਾਸੇ ਨਾ ਭੱਜ ਭੁੱਜ ਜਾਣ। ਸੁਣ ਕਰ ਨਿਜ ਭੂਪਤ ਕੇ ਬੈਨਾ। ਇਸ ਤਰ੍ਹਾਂ ਜਿਹੜੇ ਸੈਨਾਪਤੀ ਆਪਣੇ ਰਾਜੇ ਦੇ ਬਚਨਾਂ ਨੂੰ ਸੁਣ ਕੇ ਤ੍ਰੈ ਰਾਖਸ਼ ਆਏ ਤਜ ਸੈਨਾ। ਆਪਣੀ ਫੌਜ ਨੂੰ ਛੱਡ ਕੇ ਤਿੰਨ ਕੁ ਜਿਹੜੇ ਰਾਖਸ਼ ਆਏ ਹਨ ਸਤਿਗੁਰਾਂ ਵੱਲ ਨੂੰ। ਜਹ ਵੈਸੇ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੈਠ ਸਜ ਰਹੇ ਹੈ ਬੈਠ ਰਹੇ। ਜਬ ਹੀ ਪਹੁੰਚੇ ਆਨ ਸਮੀਪਾ। ਇਹ ਚਲਦੇ ਚਲਾਉਂਦੇ ਬਹੁਤੇ ਨੇੜੇ ਜੇ ਆ ਪਹੁੰਚੇ ਹਨ। ਤੇ ਛਿੰਨ ਅੰਧ ਭਏ ਮਤ ਮੂਡੇ। ਕਹਿੰਦੇ ਅਕਲ ਦੇ ਮੂਰਖ ਉਸ ਵੇਲੇ ਅੱਖਾਂ ਤੋਂ ਅੰਨੇ ਹੋ ਗਏ। ਚਲਨ ਪੰਥ ਨਹਿ ਪਾਵਹਿ ਢੂੰਡੇ। ਲੱਭਿਆ ਹੋਇਆ ਵੀ ਕਿੱਧਰ ਨੂੰ ਜਾਣਾ ਹੈ, ਰਸਤਾ ਨੀ ਇਹ ਪਾ ਰਹੇ, ਇਹਨਾਂ ਨੂੰ ਦੇਸੀ ਨੀ ਰਿਹਾ। ਇਤ ਉਤ ਵਿਚਰਤ ਸੂਜਤ ਨਾਹੀ। ਇਧਰ ਉਧਰ ਜੇ ਹੱਥ ਜੇ ਮਾਰਦੇ ਫਿਰਦੇ ਕੁਛ ਦਿਸਦੇ ਹੀ ਨੀ ਇਹ ਤਿੰਨਾਂ ਰਾਖਸ਼ਾਂ ਨੂੰ। ਤਿੰਨ ਕੋ ਦੇਖ ਪ੍ਰਭੂ ਬਿਗ ਸਾਹੀ। ਇਸ ਤਰ੍ਹਾਂ ਨਿਆਂ ਨੂੰ ਹੱਥ ਜਾ ਮਾਰਦੇ ਹੋਏ ਭੜਕਦੇ ਦੇਖ ਕੇ ਮਹਾਰਾਜ ਕਹਿੰਦੇ ਪ੍ਰਸੰਨ ਹੋ ਰਹੇ। ਹਟ ਜਬ ਗਮਨੇ ਪਾਛਲ ਓਰਾ, ਤਿੰਨੇ ਰਾਖ ਹੈਸ਼ ਕਹਿੰਦੇ ਮੁੜ ਕੇ ਪਿਛਲੀ ਤਰਫ ਨੂੰ ਚਲੇ ਗਏ। ਦੀਸਨ ਲੱਗੇ ਉਹ ਤਬੈ ਤਿੰਨ ਥੋਰਾ, ਇਸ ਵੇਲੇ ਥੋੜਾ ਥੋੜਾ ਇਹਨਾਂ ਰਾਖਸ਼ਾਂ ਨੂੰ ਕਹਿੰਦੇ ਅੱਖਾਂ ਤੋਂ ਦਿਸਣ ਲੱਗ ਪਿਆ ਹੈ। ਜਾਏ ਭੂਪ ਸੋ ਬਾਤ ਸੁਣਾਈ, ਜਾ ਕੇ ਆਪਣੇ ਦੇਵਲੂਤ ਰਾਜੇ ਨੂੰ ਗੱਲ ਸੁਣਾ ਦਿੱਤੀ। ਜਬ ਹਮ ਨਿਕਟ ਗਏ ਤਿਹ ਥਾਈ, ਸਾਡੇ ਰਾਜਾ ਦੇਵਲੂਤ ਦੀ ਜਦੋਂ ਅਸੀਂ ਉਹਨਾਂ ਦੇ ਨੇੜੇ ਨੂੰ ਚਲੇ ਗਏ ਸੀ, ਦੇਖ ਰਹੇ ਤਬ ਨਹੀਂ ਦਿਸਾਨੇ, ਅਸੀਂ ਕਹਿੰਦੇ ਦੇਖ ਰਹੇ ਸੀ ਸਾਨੂੰ ਫਿਰ ਦਿਸਦੇ ਨੀ, ਅਸੀਂ ਤਾਂ ਅੰਨੇ ਹੋ ਗਏ ਸੀ। ਹਟ ਆਏ ਚੱਲ ਮਨ ਬਿਸਮਾਨੇ, ਮਨ ਵਿੱਚ ਹੈਰਾਨ ਜੇ ਹੋ ਕੇ ਮੁੜੇ ਆਏ ਹਾਂ ਵਾਪਸ। ਰਾਖਸ਼ ਰਾਏ ਕਹਿ ਰਿਸ ਬੈਨਾ, ਇਸ ਵੇਲੇ ਜਿਹੜਾ ਰਾਖਦਾ ਰਾਜਾ ਦੇਵਲੂ ਗੁੱਸੇ ਵਿੱਚ ਆ ਕੇ ਬਚਨ ਕਹਿਣ ਲੱਗਿਆ ਇਹਨਾਂ ਨੂੰ, ਤਹਾਂ ਜਾਏ ਕਿਆ ਭਾਪ ਕਿਆ ਭਾ ਤੁਮ ਨੈਨਾ, ਉੱਥੇ ਜਾ ਕੇ ਤੁਹਾਡੇ ਨੇਤਰਾਂ ਨੂੰ ਕੀ ਹੋ ਗਿਆ, ਐਵੇਂ ਗੱਲਾਂ ਕਰਦੇ ਵੀ ਅਸੀਂ ਅੰਨੇ ਹੋ ਗਏ, ਸਾਨੂੰ ਦਿਸਦਾ ਨਹੀਂ ਹੈ। ਲੇਨ ਪਠੇ ਤੀਨੋ ਪੁਨ ਔਰੀ, ਇਸ ਤਰ੍ਹਾਂ ਗੁੱਸੇ ਵਿੱਚ ਉਹਨਾਂ ਨੂੰ ਕਹਿ ਕੇ ਤਿੰਨ ਜਾਣੇ ਫਿਰ ਹੋਰ ਭੇਜੇ ਆ ਵੀ ਤੁਸੀਂ ਫੜ ਕੇ ਲਿਆਓ ਨਾ। ਚੱਲ ਘਰ ਆਏ ਤੂਰਨ ਦੌਰੀ, ਤਿੰਨ ਜਿਹੜੇ ਰਾਖਸ਼ ਦੌੜਦੇ ਹੋਏ ਚੱਲ ਕੇ ਆਏ ਹਨ। ਪ੍ਰਥਮੈ ਜਾਉ ਅੰਧੇ ਸੋ ਭਏ, ਪਹਿਲਿਆਂ ਰਾਖਸ਼ਾਂ ਵਾਂਗ ਇਹ ਵੀ ਹੁਣ ਤਿੰਨੇ ਫਿਰ ਅੰਨੇ ਹੋ ਗਏ। ਹਟ ਕਰ ਨਿਰਪਤ ਨਿਕਟ ਤਬ ਗਏ, ਹੋਏ ਵੀ ਮੁੜ ਕੇ ਆਪਣੇ ਰਾਖਸ਼ ਦੇਵਲੂਤ ਕੋਲ ਚਲੇ ਗਏ ਹਨ। ਕਹਿਣ ਲੱਗੇ ਸੁਣੀਏ ਅਵਨੀਪਾ, ਕਹਿਣ ਲੱਗੇ ਹੇ ਦੇਵਲੂਤ ਰਾਜੇ ਸਾਡੇ ਸੁਣੀਏ ਧਿਆਨ ਦੇ ਕੇ। ਨਹਿ ਦੀਸਤ ਜਬ ਜਾਏ ਸਮੀਪਾ, ਉਹਨਾਂ ਦੇ ਬਿਲਕੁਲ ਨੇੜੇ ਚਿਰੇ ਜਾਣੇ ਸਾਨੂੰ ਤਾਂ ਦਿਸਦੇ ਹੀ ਕੱਖ ਨਹੀਂ। ਹੋਏ ਦੂਰ ਜਬ ਦੇਤ ਦਿਖਾਈ, ਦੇਵਲੂਤ ਰਾਜਾ ਜੀ ਜਸੋਂ ਅਸੀਂ ਉਸੋਂ ਦੂਰ ਚਲੇ ਜਾਂਦੇ ਹਾਂ ਫਿਰ ਸਾਨੂੰ ਦਿਸਣ ਲੱਗ ਪੈਂਦੇ। ਅਚਰਜ ਹੀ ਕੁਛ ਲਖੀ ਨ ਜਾਈ, ਹੈਰਾਨੀ ਵਾਲੀ ਗੱਲ ਹੀ ਹੈ ਕੋਈ ਜਾਣੀ ਨੀ ਜਾਂਦੀ, ਨੇੜੇ ਹੁੰਦੇ ਅੰਨੇ ਹੋ ਜਾਂਦੇ, ਦੂਰ ਹੋ ਜਾਂਦੇ ਦਿਸਣ ਲੱਗ ਪੈਂਦਾ ਹੈ। ਸੁਣ ਭੂਪਤ ਮਤ ਹੈ ਬਿਸਮਾਏ, ਉਸ ਵੇਲੇ ਇੰਨਾ ਤੋਂ ਸੁਣ ਕੇ ਜਿਹੜਾ ਰਾਜਾ ਆਪਣੀ ਅਕਲਮਤ ਵਿੱਚ ਚਰਜਿਆ ਹੋ ਰਿਹਾ। ਤ੍ਰੈ ਰਾਖਸ਼ ਪੁਨ ਔਰ ਪਠਾਏ, ਤੀਜੀ ਵਾਰ ਤਿੰਨ ਰਾਖਸ਼ ਫਿਰ ਹੋਰ ਭੇਜੇ ਹੈ। ਪੂਰਬ ਜਿਉ ਹੋਇ ਅੰਧ ਸਿਧਾਰੇ, ਵੀ ਪਹਿਲਿਆਂ ਵਾਂਗ ਹੀ ਕਹਿੰਦੇ ਅੰਨੇ ਜੇ ਹੋ ਕੇ ਵਾਪਸ ਮੁੜ ਗਏ। ਸੱਤ ਵਾਰ ਇਸ ਰੀਤ ਪਧਾਰੇ, ਵੀਰੇ ਕਹਿੰਦੇ ਸੱਤ ਵਾਰੀ ਇਸ ਰੀਤੀ ਨਾਲ ਗਏ ਹੈ ਤੇ ਸੱਤ ਵਾਰੀ ਅੰਨੇ ਹੋ ਮੁੜੇ ਆਏ। ਅਚਰਜ ਰਾਖਸ਼ ਰਾਜੇ ਮਨ, ਉਧਰ ਜਿਹੜਾ ਰਾਖਸ਼ਾਂ ਦਾ ਰਾਜਾ ਦੇਵਲੂ ਤੇ ਉਹਨੇ ਬੜਾ ਅਚਰਜ ਪੁਣਾ ਮੰਨੇ ਹੈਰਾਨ ਜਾ ਹੋਇਆ। ਨਿਜ ਮੰਤਰੀ ਸੋ ਬਚਨ ਬਖਾਨਾ, ਜਿਹੜਾ ਆਪਣਾ ਵਜ਼ੀਰ ਸੀ ਨਾ ਉਹਦੇ ਸਾਥ ਦੇਵਲੂ ਰਾਜੇ ਨੇ ਬਚਨ ਕਿਹਾ। ਇਹ ਕਿਆ ਅਚਰਜ ਜਾਏ ਨਾ ਜਾਣੇ ਹੋ, ਇਹ ਜੀਰਾ ਇਹ ਦੱਸ ਵਿਚਾਰ ਕੇ ਹੈਰਾਨਗੀ ਵਾਲੀ ਗੱਲ ਜੀ ਹੈ ਕੋਈ ਜਾਣਿਆ ਨੀ ਜਾਂਦਾ। ਸੱਤ ਵਾਰ ਫਿਰ ਕਿਸੂ ਨ ਆਨੇ ਹੋ, ਸੱਤ ਵਾਰੀ ਆਪੇ ਜੇ ਹੈ ਕੋਈ ਉਹ ਤਿੰਨਾਂ ਨੂੰ ਫੜ ਕੇ ਨੀ ਲੈ ਕੇ ਆਇਆ। ਮੰਤਰੀ ਉਚਰਾ ਸੁਣ ਹੁਸ਼ ਤੇਸਾ, ਸਵੇਰੇ ਵਜ਼ੀਰ ਕਹਿਣ ਲੱਗਾ ਹੇ ਰਾਜਨ ਸੁਣੋ ਧਿਆਨ ਦੇ ਕੇ, ਕਲਾਵਾਨ ਇਹ ਕੋ ਵੈਸਾ, ਇਹ ਜਿਹੜੇ ਤਿੰਨ ਹੈ ਇਹਨਾਂ ਵਿੱਚੋਂ ਕੋਈ ਇੱਕ ਜਾਣਾ ਵਾਲਾ ਸ਼ਕਤੀਆਂ ਵਾਲਾ ਬੈਠਾ ਹੋਇਆ ਦਿਸਦਾ ਹੈ। ਜੇਕਰ ਹੋਵੇ ਆਪ ਰਜਾਈ, ਹੇ ਦੇਵਲੂਤ ਰਾਜਾ ਜੀ ਜੇ ਆਪ ਜੀ ਵੱਲੋਂ ਮੈਨੂੰ ਆਗਿਆ ਹੋ ਜੇ ਇਜਾਜ਼ਤ ਹੋ ਜਾਏ, ਪਰਖੋ ਮੈਂ ਇਨਕੇ ਢਿੱਗ ਜਾਈ, ਇਹਨਾਂ ਵਿੱਚੋਂ ਮੈਂ ਇਹਨਾਂ ਦੇ ਕੋਲ ਜਾ ਕੇ ਮੈਂ ਪ੍ਰੀਖਿਆ ਕਰ ਲੈਣਾ ਵੀ ਕਿਹੜਾ ਇਹਨਾਂ ਵਿੱਚ ਤਾਕਤ ਵਾਲਾ ਹੈ। ਆਏ ਸਪਾਏ ਸਚਿਵ ਸੋ ਆਇਓ, ਇਸ ਤਰ੍ਹਾਂ ਰਾਜੇ ਦੀ ਆਗਿਆ ਪਾ ਕੇ ਵਜ਼ੀਰ ਚਲੇ ਆਇਆ। ਸ਼ੁੱਧ ਆਤਮਾ ਕਪਟ ਗਵਾਇਓ, ਮਨੋ ਸ਼ੁੱਧ ਕਰਕੇ ਛਲ ਫੇਰ ਗਵਾ ਕੇ ਛੱਡ ਕੇ ਆਇਆ ਹੈ। ਸੇਵਾ ਕਰੋ ਸੰਤ ਜੀ ਤੁਮਰੀ, ਮਨ ਵਿੱਚ ਇਉਂ ਕਿਹਾ ਹੇ ਸੰਤੋ ਮੈਂ ਤੁਹਾਡੀ ਸੇਵਾ ਕਰਾਂਗਾ, ਦੇਖਣ ਸ਼ਰਧਾ ਪੂਰਾ ਹੋ ਹਮਰੀ, ਮੈਂ ਤੁਹਾਡੇ ਦਰਸ਼ਨ ਕਰਨੇ ਇਹ ਮੇਰੀ ਸ਼ਰਧਾ ਪੂਰੀ ਕਰ ਦਿਓ ਜੀ। ਇਸ ਬਿਧ ਕਹਿਤ ਬੰਦ ਦੁਆ ਹੱਥ, ਇਸ ਤਰ੍ਹਾਂ ਕਹਿ ਕੇ ਦੋਵੇਂ ਹੱਥ ਜੇ ਜੋੜ ਕੇ ਚੱਲ ਕਰ ਆਵਾ ਢਿੱਗ ਜਗ ਨਾ ਥਾ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚੱਲਦਾ ਹੋਇਆ ਵਜ਼ੀਰਾ ਪਹੁੰਚਿਆ ਹੈ, ਦੋਹਰਾ ਪੂਰਨ ਪਰਮੇਸ਼ੁਰ ਯਹੀ। ਫਿਰ ਮੈਂ ਵਜ਼ੀਰ ਖਿਆਲ ਕਰ ਰਿਹਾ ਵੀ ਇਹ ਜਿਹੜੇ ਸੰਤ ਹੈ ਤਾਂ ਪੂਰਨ ਪਰਮੇਸ਼ੁਰ ਹੀ ਹੈ, ਪ੍ਰੇਮ ਮੰਤਰੀ ਧਾਰ। ਇਸ ਤਰ੍ਹਾਂ ਵਜ਼ੀਰ ਨੇ ਮਨ ਦੇ ਵਿੱਚ ਪ੍ਰੇਮ ਧਾਰਿਆ ਵੀ ਇਹ ਤਾਂ ਸੰਤ ਨਹੀਂ, ਇਹ ਤਾਂ ਪੂਰਨ ਪਰਮੇਸ਼ੁਰ ਹੀ ਆ ਗਿਆ ਹੈ। ਬੰਧਨ ਕਰਕੇ ਬੈਠੇਗਾ। ਇਸ ਤਰ੍ਹਾਂ ਮਨ ਵਿੱਚ ਖਿਆਲ ਕਰਕੇ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਕੋਲ ਬੈਠ ਗਿਆ ਹੈ। ਨੀਕੇ ਬਚਨ ਉਚਾਰ, ਚੰਗੇ ਸੋਹਣੇ ਬਚਨੇ ਵਜ਼ੀਰ ਨੇ ਕਹੇ ਸਤਿਗੁਰਾਂ ਨੂੰ। ਚੌਪਈ ਕੋ ਨਾ ਮੰਗ ਕਿਸੇ ਚੱਲ ਆਏ। ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਤੁਹਾਡਾ ਕੀ ਨਾਮ ਹੈ, ਕਿੱਥੋਂ ਤੁਸੀਂ ਚੱਲ ਕੇ ਆਏ ਹੋ। ਜਿਉ ਤਨ ਧਰ ਕਰਤਾਰ ਸੁਹਾਏ। ਮੈਨੂੰ ਤਾਂ ਇਉਂ ਹੀ ਦਿਸਦਾ ਜਿਵੇਂ ਕਰਤਾਰ ਨੇ ਸਰੀਰ ਧਾਰਿਆ ਹੋਵੇ। ਕਰਤਾਰ ਹੀ ਤੁਹਾਡਾ ਸਰੀਰ ਧਾਰ ਕੇ ਸੋਭਨੀਕ ਹੋ ਰਿਹਾ ਸਜ ਰਿਹਾ ਹੋਵੇ। ਆਗੈ ਗਮ ਨਾ ਕੌਨੇ ਦੇਸ਼ਾ। ਇਹ ਕਰਤਾਰ ਦਾ ਸਰੂਪ ਅੱਗੇ ਕਿਹੜੇ ਪਾਸੇ ਨੂੰ ਤੁਸੀਂ ਜਾਓਗੇ ਜੀ। ਸੁਣ ਕਰ ਬੋਲੇ ਸ੍ਰੀ ਜਗਤੇਸ਼ਾ। ਉਸ ਵੇਲੇ ਵਜ਼ੀਰ ਤੋਂ ਸੁਣ ਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬੋਲੇ, ਨਾਮ ਅਹ ਨਾਨਕ ਨਿਰੰਕਾਰੀ। ਵਜ਼ੀਰ ਸਾਡਾ ਜਿਹੜਾ ਨਾਮ ਨਾਨਕ ਨਿਰੰਕਾਰੀ ਹੈ। ਲਖੋ ਅਤੀਤੰ ਇੱਛਾਚਾਰੀ, ਜਾਣ ਲਾਸਤੀ ਤਿਆਗੀ ਬ੍ਰਗਤ ਹੈ, ਆਪਣੀ ਇੱਛਾ ਅਨੁਸਾਰ ਵਿਚਰਦੇ। ਤਬ ਮੰਤਰੀ ਪਦ ਬੰਦਨ ਕਰਕੇ। ਸੁਣ ਕੇ ਵਜ਼ੀਰ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣਾ ਕੀਤਾ। ਗਯੋ ਭੂਪ ਢਿੱਗ ਹਿੱਤ ਉਰ ਧਰ ਕੇ, ਹਿਰਦੇ ਵਿੱਚ ਪ੍ਰੇਮ ਧਾਰ ਕੇ ਆਪਣੇ ਦੇਵਲੂਤ ਰਾਜੇ ਕੋਲ ਚਲਾ ਗਿਆ ਵਜ਼ੀਰ। ਨਗਰ ਤੋਹ ਆਯੋ ਕਰਤਾਰਾ। ਆ ਕੇ ਵਜ਼ੀਰ ਕਹਿਣ ਲੱਗਾ, ਹੇ ਦੇਵਲੂਤ ਰਾਜੇ, ਤੇਰੇ ਤਾਂ ਸ਼ਹਿਰ ਵਿੱਚ ਕਰਤਾਰ ਆਪ ਚੱਲ ਕੇ ਆ ਗਿਆ। ਸ਼ਰਨ ਗਹੋ ਹੋਵੇ ਨਿਸਤਾਰ, ਇਹੋ ਜਿਹੜੇ ਸਾਧੂ ਕਰਤਾਰ ਦਾ ਰੂਪ ਉਹਨਾਂ ਦੀ ਸ਼ਰਨ ਤੂੰ ਫੜ ਲੈ, ਤੇਰਾ ਪਾਰ ਉਤਾਰਾ ਹੋ ਜਾਏ। ਭਰਮ ਹਿਰਦੈ ਤੇ ਸਭ ਪਰ ਹਰ ਕੇ, ਰਾਜੇ ਦੇਵਲੂਤ ਹਿਰਦੇ ਵਿੱਚੋਂ ਸਾਰੇ ਭਰਮ ਭੁਲੇਖੇ ਦੂਰ ਕਰਕੇ ਛੱਡ ਕੇ, ਚਲਹੋ ਮਿਲਹੋ ਪ੍ਰੇਮ ਉਰ ਭਰ ਕੇ, ਹਿਰਦੇ ਵਿੱਚ ਪ੍ਰੇਮ ਨਾਲ ਹਿਰਦੇ ਨੂੰ ਪ੍ਰੇਮ ਨਾਲ ਭਰ ਕੇ ਚੱਲ ਤੇ ਉਹਨਾਂ ਦੇ ਦਰਸ਼ਨ ਕਰ। ਦੋਹਰਾ ਦੇਵਲੂਤ ਸੁਣ ਕਰ ਕਹੇ। ਵਜ਼ੀਰ ਤੋਂ ਸੁਣ ਕੇ ਦੇਵਲੂਤ ਰਾਜਾ ਕਹਿਣ ਲੱਗਿਆ, ਮਾਨੁਖ ਭੋਜਨ ਮੋਰ। ਵਜ਼ੀਰਾ ਤੂੰ ਕਹਿੰਦਾ ਇਹਨਾਂ ਦੇ ਚਰਨ ਫੜ ਲਾ, ਮਨੁੱਖ ਤਾਂ ਮੇਰਾ ਕਹਿੰਦੇ ਖਾਣ ਵਾਲਾ ਭੋਜਨ ਹੈ। ਕਹੋ ਨਾ ਤਿੰਨ ਕੀ ਸ਼ਰਨ ਹਾਂ, ਇਹ ਮੈਂ ਨੀ ਇਹਨਾਂ ਦੀ ਕਹਿੰਦੇ ਸ਼ਰਨ ਲਵਾਂਗਾ ਸ਼ਰਨ ਫੜਾਂਗਾ। ਮਾਨਾ ਬਚਨ ਨਾ ਤੋ, ਵਜ਼ੀਰ ਤੇਰੇ ਬਚਨ ਮੈਂ ਕੋਈ ਨੀ ਮੰਨਣੇ, ਮੈਂ ਤਾਂ ਮਾਰ ਕੇ ਭੋਜਨ ਬਣਾ ਕੇ ਤਿੰਨਾਂ ਨੂੰ ਖਾਣਾ ਹੈ। ਚੌਪਈ ਕੈਸੇ ਹੈ ਦੇਖੋ ਮੈਂ ਜਾਏ। ਵਜ਼ੀਰ ਮੈਂ ਹੁਣ ਆਪ ਦੇਖਦਾ ਕਿਸ ਤਰ੍ਹਾਂ ਦੇ ਤਿੰਨ ਮਨੁੱਖ ਹੈ। ਯੋ ਕਹੇ ਆਪ ਚੱਲਾ ਪੁਨਰਾਏ। ਇਸ ਤਰ੍ਹਾਂ ਵਜ਼ੀਰ ਨੂੰ ਕਹਿ ਕੇ ਜਿਹੜਾ ਦੇਵਲੂਤ ਰਾਜਾ ਆਪ ਚੱਲਿਆ ਸਤਿਗੁਰਾਂ ਵੱਲ। ਸਭ ਰਾਖਸ਼ ਹੈ ਜਾ ਕੇ ਸੰਗਾ, ਸਾਰੇ ਜਿਹੜੇ ਰਾਖਸ਼ ਹੈ ਜਿਸ ਰਾਜੇ ਦੇ ਨਾਲ। ਜਨ ਗਿਰ ਆਵਤ ਮੇਚਕ ਰੰਗਾ, ਕਾਲੇ ਰੰਗ ਦਾ ਪਹਾੜੀ ਕਹਿੰਦੇ ਚੱਲਿਆ ਤੁਰਿਆ ਆ ਰਿਹਾ, ਇਸ ਤਰ੍ਹਾਂ ਕਾਲੇ ਕੱਟੇ ਗੁਰ ਇਹ ਦੇਵਲੂਤ ਹੈ। ਚੱਲ ਕਰ ਆਏ ਜਬ ਹੈ ਸਮੀਪਾ, ਇਹ ਰਾਜਾ ਕਹਿੰਦੇ ਬਿਲਕੁਲ ਨੇੜੇ ਚੱਲ ਕੇ ਆ ਗਿਆ ਹੈ। ਅੰਧੇ ਭਏ ਸਹਿਤ ਅਵਨੀਪਾ, ਰਾਜੇ ਦੇ ਸਵੇਰ ਜਿੰਨੇ ਬਾਕੀ ਰਾਖਸ਼ ਹੈ ਸਾਰੇ ਅੰਨੇ ਹੋ ਗਏ ਮਨੱਖੇ ਹੋ ਗਏ। ਇੱਕ ਮੰਤਰੀ ਕੋ ਦੇਤ ਦਿਖਾਈ, ਸਿਰਫ ਇੱਕ ਜਿਲ੍ਹਾ ਵਜ਼ੀਰ ਹੈ ਉਹਨੂੰ ਮਹਾਰਾਜ ਦਿਖਾਲੀ ਦੇ ਰਹੇ, ਉਹਨੂੰ ਦਿਸੀ ਜਾ ਰਿਹਾ, ਉਹ ਨੀ ਅੰਨਾ ਹੋਇਆ। ਔਰ ਫਿਰ ਹੈ ਭੂਲੇ ਤੇ ਥਾਈ, ਹੋਰ ਤਾਂ ਉਸ ਥਾਂ ਤੇ ਸਾਰੇ ਭੂਲੇ ਇੱਧਰ ਉੱਧਰ ਫਿਰਦੇ ਅਨਿਆ ਵਾਂਗੂ। ਤਬ ਹੈ ਸਚਿਵ ਨੇ ਗਿਰਾ ਉਚਾਰੀ, ਉਸ ਵੇਲੇ ਰਾਜੇ ਦੀ ਇਹੋ ਜਿਹੀ ਹਾਲਤ ਦੇਖ ਕੇ ਵਜ਼ੀਰ ਨੇ ਉਸ ਵੇਲੇ ਬਚਨ ਕਿਹਾ, ਕਿਆ ਭੂਪਤ ਸੁਧ ਆਹ ਤੁਮਾਰੀ, ਸਾਡੇ ਰਾਜੇ ਦੇਵਲੂਤ ਕੀ ਤੇਰੀ ਹੋਸ਼ ਖਬਰ ਸਾਰ ਹੈ, ਸੁਧੇ ਚਲਤ ਨ ਜਾਵਹ ਭੂਲੇ। ਇਹ ਕਹਿੰਦੇ ਭੁੱਲ ਕੇ ਇੱਧਰ ਡੁਕ ਡੋਲੇ ਜੇ ਖਾਨੇ ਜਾਣੇ, ਸਿੱਧੇ ਕਿਉਂ ਨੀ ਜਾਂਦੇ ਤੁਸੀਂ। ਅਜ ਹੋ ਭੇ ਹੋ ਹੋ ਮੋਹ ਅਨਕੂਲੇ, ਅਜੇ ਵੀ ਸਮਾਂ ਹੈ ਮੇਰੇ ਅਨੁਸਾਰ ਹੋ ਜਾ, ਮੇਰੀ ਗੱਲ ਮੰਨ ਲਾ ਤੂੰ। ਭੈ ਕਰ ਡਰ ਪਿਓ ਰਾਖਸ ਰਾਜਾ। ਨੀਰਤਾ ਸੁਣ ਕੇ ਭੈ ਜਾ ਕਰਕੇ ਰਾਜਾ, ਦੇਵਲੂਤ ਬਹੁਤ ਡਰਿਆ ਹੈ। ਬੋਲਿਓ ਬਚਨ ਧਰੇ ਬਹੁ ਲਾਜਾ, ਬਹੁਤ ਸ਼ਰਮ ਜੀ ਧਰਦਾ ਹੋਇਆ ਬਜੀ ਨੂੰ ਬਚਨ ਬੋਲਿਆ ਹੈ। ਹੇ ਮੰਤਰੀ ਜੈਸਾ ਤੂੰ ਕਹੇ, ਇਹ ਵੀ ਵਜ਼ੀਰਾ ਜਿਸ ਤਰ੍ਹਾਂ ਦਾ ਤੂੰ ਕਹਿੰਦਾ ਸੀ ਪਹਿਲਾਂ, ਤੈਸੋ ਹੀ ਪੂਰਨ ਇਹ ਐ। ਇਹ ਕਹਿੰਦੇ ਉਸੇ ਤਰ੍ਹਾਂ ਦੇ ਬਿਲਕੁਲ ਪੂਰਾ ਹੀ ਪੂਰਾ ਹੈ। ਦੋਹਰਾ ਅਬ ਮੁਝ ਦਰਸ਼ਨ ਦੇਹ ਜੇ, ਇਹ ਵਜ਼ੀਰ ਜੇ ਕਦੇ ਹੁਣ ਮੈਨੂੰ ਇਹ ਦਰਸ਼ਨ ਦੇ ਦੇਣ, ਚਰਨ ਸ਼ਰਨ ਹੋ ਆਉ, ਮੈਂ ਤਾਂ ਫਿਰ ਇਹਨਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪੱਕਾ ਹੀ ਆ ਜਾਵਾਂਗਾ। ਧਰ ਸ਼ਰਧਾ ਸੇਵਾ ਕਰਾਂ, ਸਾਰੀ ਜ਼ਿੰਦਗੀ ਦੇ ਵਿੱਚ ਸ਼ਰਧਾ ਧਾਰ ਕੇ ਇਹਨਾਂ ਦੀ ਸੇਵਾ ਕਰਾਂਗਾ। ਸਦਾ ਜਪਾਂ ਤਿੰਨ ਨਾਮ, ਜਿਹੜਾ ਉਪਦੇਸ਼ ਦੇਣਗੇ ਉਹੀ ਨਾਂ ਇਹਨਾਂ ਦਾ ਸਦਾ ਮੈਂ ਜਪਾਂਗਾ। ਚੌਪਈ ਦੀਨ ਭਇਓ ਨਿਰਿਪ ਸੱਚ ਵਿਚਾਰਾ। ਜਿਸ ਵੇਲੇ ਰਾਜਾ ਦੇਵਲੂਤ ਬਹੁਤ ਨਿਮਾਣਾ ਜਾ ਹੋਇਆ, ਉਸ ਵੇਲੇ ਵਜ਼ੀਰ ਨੇ ਸੋਚਿਆ ਵਿਚਾਰਿਆ, ਸ਼ੁੱਧ ਆਤਮਾ ਜਬ ਹੈ ਨਿਹਾਰਾ। ਜਦੋਂ ਰਾਜੇ ਦਾ ਮਨ ਕਹਿੰਦੇ ਸ਼ੁੱਧ ਵੇਖਿਆ ਵਜ਼ੀਰ ਨੇ, ਤਬ ਗਵਨਿਓ ਸ੍ਰੀ ਗੁਰੂ ਅਗਾਰੀ। ਉਸ ਵੇਲੇ ਜਿਹੜਾ ਵਜ਼ੀਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਚਲਾ ਗਿਆ। ਬੰਦ ਹੱਥ ਦੁਆ ਬਿਨੈ ਉਚਾਰੀ, ਪਹਿਲਾਂ ਦੋਵੇਂ ਹੱਥ ਜੋੜੇ ਹੈ, ਫਿਰ ਬੇਨਤੀ ਕੀਤੀ, ਪੂਰਨ ਪੁਰਖ ਸਦਾ ਅਬਨਾਸੀ। ਤੁਸੀਂ ਤਾਂ ਪੂਰਨ ਪੁਰਖ ਹੈ, ਹਮੇਸ਼ਾ ਨਾਸਤੋ ਰਹਿਤ। ਗਤ ਦਾਇਕ ਕਾਟਤ ਜਮ ਫਾਸੀ, ਮੁਕਤੀ ਦੇਣ ਵਾਲੇ ਹੋ, ਜਮਾਂ ਦੀਆਂ ਪਾਈਆਂ ਕੱਟਣ ਵਾਲੇ। ਸੰਤ ਰੂਪ ਸਭ ਕੇ ਸੁਖਦਾਈ, ਤੁਸੀਂ ਤਾਂ ਮਹਾਰਾਜ ਸੰਤ ਰੂਪ ਹੋ, ਸਾਰਿਆਂ ਨੂੰ ਸੁਖ ਦੇਣ ਵਾਲੇ। ਅਬ ਪ੍ਰਤੀਤ ਤੁਮਾਰੀ ਆਈ, ਮਹਾਰਾਜ ਸਾਡੇ ਰਾਜੇ ਨੂੰ ਯਕੀਨ ਹੋਇਆ ਹੈ। ਇਨ ਪਰ ਮਿਹਰ ਦ੍ਰਿਸ਼ਟ ਨਿਜ ਕੀ ਜੈ, ਮਹਾਰਾਜ ਸਾਡੇ ਰਾਖਸ਼ ਉੱਪਰ ਬਾਕੀਓ ਉੱਪਰ ਮਿਹਰ ਦੀ ਨਿਗਾਹ ਕਰ ਦਈਏ। ਪ੍ਰਗਟ ਭੂਪ ਕੋ ਦਰਸ਼ਨ ਦੀ ਜੈ, ਨਾਰਾਇਣ ਪ੍ਰਗਟ ਪ੍ਰਤੱਖ ਹੀ ਮੇਰੇ ਸਾਡੇ ਰਾਜੇ ਨੂੰ ਦਰਸ਼ਨ ਦੇ ਦਈਏ। ਸੁਨੀ ਅਟਵ ਅਟ ਪਟ ਸਚਿਵ ਕੀ ਬਾਨੀ, ਸੁਨੀ ਅਕਪਟ ਸਚਿਵ ਕੀ ਬਾਨੀ। ਆਹ ਸੂਰੇ ਵਜ਼ੀਰ ਦੀ ਸ਼ਰਤ ਰਹਿ, ਜਿਹਦੇ ਵੇਲੇ ਗੱਲਬਾਤ ਮਹਾਰਾਜ ਨੇ ਸੁਣੀ, ਬਿਨਾਂ ਦੇਖ ਬੋਲੇ ਗੁਣ ਖਾਨੀ, ਬੇਨਤੀਆਂ ਕਰਦਾ ਓ ਦੇਖ ਕੇ ਮਹਾਰਾਜ ਬਚਨ ਬੋਲੇ। ਭੂਪਤ ਲੋਚਨ ਖੋਲੋ ਨੀਕੇ, ਮਹਾਰਾਜ ਕਹਿੰਦੇ ਹੋ ਦੇਵਲੂਤ ਰਾਜੇ ਆਪਣੇ ਨੇਤਰਾਂ ਨੂੰ ਚੰਗੀ ਤਰ੍ਹਾਂ ਖੋਲ, ਦੇਖੋ ਹਮਦਿਸ਼ ਆਹ ਨਜੀਕੇ, ਸਾਡੀ ਤਰਫ ਤੂੰ ਦੇਖ, ਅਸੀਂ ਤਾਂ ਤੇਰੇ ਨੇੜੇ ਕੋਲ ਹੀ ਬੈਠੇ। ਸੁਨੀ ਕਾਨ ਮਹ ਜਪ ਗੁਰਬਾਨੀ, ਜਦੋਂ ਕਹਿੰਦੇ ਇਸ ਤਰ੍ਹਾਂ ਇਹ ਦੇਵਲੂਤ ਦਾਤੇ ਨੇ ਗੁਰੂ ਮਹਾਰਾਜ ਦੀ ਗੱਲਬਾਤ ਕੰਨਾਂ ਵੀ ਸੁਣੀ, ਖੁੱਲ ਗਏ ਲੋਚਨ ਭਾਤਾ ਮਹਾਨੀ, ਉਸੇ ਵੇਲੇ ਦੇਵਲੂਤ ਰਾਜੇ ਦੇ ਨੇਤਰ ਜੇ ਖੁੱਲ ਗਏ, ਹਨੇਰਾ ਨਾਸ ਹੋ ਗਿਆ। ਕਮਲ ਬਦਨ ਕੋ ਜਬ ਹੀ ਦੇਖਾ, ਜਦੋਂ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਨੂੰ ਇਹਨੇ ਤੱਕਿਆ ਹੈ, ਪਰ ਉਹ ਚਰਨ ਕਰ ਪ੍ਰੇਮ ਵਿਸੇਖਾ, ਤਾਂ ਪ੍ਰੇਮ ਪਿਆਰ ਪੈਦਾ ਕਰਕੇ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਹੈ। ਲਖ ਕਰ ਕਲਾ ਵਿਸਾਲ ਮਹੀਪਾ, ਰਾਜੇ ਨੇ ਵੀ ਇਹ ਬਹੁਤ ਕਲਾ ਸ਼ਕਤੀਆਂ ਦੇ ਮਾਲਕ ਹੈ ਉਹ ਜਾਣ ਕੇ, ਬਿਨਾਂ ਬਖਾਨੀ ਬੈਠ ਸਮੀਪਾ, ਬਹੁਤ ਹੀ ਨੇੜੇ ਹਜੂਰੀ ਵਿੱਚ ਬੈਠ ਕੇ ਬੇਨਤੀ ਦੇ ਬਚਨ ਕਹੇ ਸਤਿਗੁਰਾਂ ਨੂੰ। ਕਰੀ ਅਵਗਿਆ ਰਾਵਰ ਜੋ, ਗੁਰੂ ਨਾਨਕ ਸਾਹਿਬ ਜੀ ਜੋ ਮੈਂ ਆਪ ਜੀ ਦੀ ਬੇਅਦਬੀ ਨਰਾਦਰੀ ਕੀਤੀ, ਕਿਰਪਾ ਧਾਰ ਬਖਸ਼ ਹੋ ਤੁਮ ਸੋ, ਮਹਾਰਾਜ ਸਭ ਤੋਂ ਪਹਿਲਾਂ ਕਿਰਪਾ ਧਾਰ ਕੇ ਬਖਸ਼ ਦਈਏ, ਮਾਫ ਕਰ ਦਈਏ। ਚਲ ਹੋ ਨਗਰ ਮਹਿ ਕਰ ਹੋ ਬਸੇਰਾ, ਮਹਾਰਾਜ ਸਾਡੇ ਰਾਜਧਾਨੀ ਵੀ ਚੱਲੋ, ਜਿਸ ਨੂੰ ਇਹਦੇ ਵਿੱਚ ਵਾਸਾ ਕਰੋ। ਸਭ ਰਾਖਸ਼ ਦਲ ਲਖ ਕਰ ਚੇਰਾ, ਇਹਨਾਂ ਰਾਖਸ਼ਾਂ ਦਾ ਦਲ ਇਸ ਨੂੰ ਆਪਣਾ ਸਿੱਖ ਸੇਵਕ ਜਾਣ ਕੇ, ਹੋਏ ਦੀਨ ਪੁਰਕੋ ਲੈ ਆਏ। ਮਹਾਰਾਜ ਦੇ ਅੱਗੇ ਬਹੁਤ ਹੀ ਨਿਮਰ ਸਾਹਿਬ ਬੇਨਤੀਆਂ ਕਰਕੇ ਸ਼ਹਿਰ ਵਿੱਚ ਲੈ ਆਏ, ਸੁੰਦਰ ਮੰਦਰ ਬੀਚ ਬਸਾਏ, ਉੱਥੇ ਸੋਹਣੇ ਮਕਾਨ ਉੱਥੇ ਲਿਆ ਕੇ ਸਤਿਗੁਰਾਂ ਨੂੰ ਬਿਠਾਇਆ। ਇਹਨਾਂ ਸੇਵਾ ਕਰਨ ਲੱਗੇ ਮਨ ਭਾਈ, ਮਨ ਭਾਉਂਦੀ ਜਿਹੜੀ ਸੇਵਾ ਏ ਕਰਨ ਲੱਗ ਪਏ ਸਾਰੇ ਰਲ ਮਿਲ ਕੇ। ਬਾਰ ਬਾਰ ਬੰਦਹ ਸਿਰ ਨਾਈ, ਬਾਰ ਬਾਰ ਸਿਰ ਨਵਾ ਕੇ ਮੱਥੇ ਟੇਕਦੇ ਹਨ। ਸ੍ਰੀ ਗੁਰ ਚਰਨ ਖਗੇਸ਼ ਸਮ, ਹਾਂ ਕਵੀ ਜੀ ਕਹਿੰਦੇ ਹਨ ਜੋ ਗੁਰੂ ਨਾਨਕ ਸਾਹਿਬ ਦੇ ਭਾਈ ਚਰਨ ਹੈ। ਇਹ ਜਿਵੇਂ ਭਗਵਾਨ ਵਿਸ਼ਨੂੰ ਦੀ ਸਵਾਰੀ ਕਰਨ ਵਾਲਾ ਗਰੜ ਹੈ ਨਾ, ਗਰੜ ਦੇ ਸਮਾਨ ਹੈ। ਗੁਰੂ ਨਾਨਕ ਸਾਹਿਬ ਦੇ ਚਰਨ ਬੜੇ ਮਹਾਨ ਬਲੀ ਤਾਕਤਵਾਰ ਹੈ। ਜਾਏ ਸ਼ਰਨ ਤਿੰਨ ਕੋ, ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜਾ ਕੋਈ ਜੀਵ ਰੂਪ ਪੰਛੀ ਹੈ ਸ਼ਰਨ ਚਲਾ ਜਾਏ। ਜਗ ਬੰਧਨ ਇਹ ਰਾਜ ਸੇ, ਸੰਸਾਰ ਦੇ ਜਿਹੜੇ ਬੜੇ ਬੜੇ ਬੰਧਨ ਹੈ, ਕਹਿੰਦੇ ਬੜੇ ਬੜੇ ਸੱਪਾਂ ਵਰਗੇ ਹੈ, ਜਿਵੇਂ ਬਾਸ਼ਕ ਨਾਗ ਤਸ਼ਕ ਨਾਗ ਹੈ, ਬੜੇ ਬੜੇ ਸੱਪਾਂ ਵਰਗੇ ਹੈ ਸੰਸਾਰ ਦੇ ਬੰਧਨ, ਜਿਨ੍ਹਾਂ ਵਿੱਚ ਫਸਿਆਂ ਨੂਰਿਆ ਮਨੁੱਖ ਨਹੀਂ ਨਿਕਲ ਸਕਦਾ ਹੈ। ਮੁਕਤਾ ਤਿੰਨ ਤੇ ਸੋਏ, ਜਿਹੜਾ ਮਹਾਰਾਜ ਦੇ ਚਰਨਾਂ ਵਿੱਚ ਚਲਾ ਜਾਏ, ਸ਼ਰਨ ਵਿੱਚ ਚਲਾ ਜਾਏ, ਉਹ ਕਹਿੰਦੇ ਬੜੇ ਬੜੇ ਜਿਹੜੇ ਬੰਧਨ ਸੱਪਾਂ ਵਰਗੇ, ਉਹਨਾਂ ਤੋਂ ਕਦੇ ਮੁਕਤ ਹੋ ਜਾਊ, ਛੁੱਟ ਜਾਊਗਾ। ਨਹੀਂ ਤਾਂ ਸੱਪਾਂ ਦੇ ਘੇਰੇ ਵਿੱਚ ਕੋਈ ਆ ਜਾਏ ਤੇ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਇਸ ਤਰ੍ਹਾਂ ਸੰਸਾਰ ਦੇ ਜਿਹੜੇ ਬੰਧਨ ਹੈ ਮੋਹ ਮਮਤਾ ਦੇ, ਵੀ ਸੱਪ ਦੇ ਘੇਰੇ ਵਰਗੇ ਹੀ ਹੈ। ਇਹਨਾਂ ਦੇ ਵਿੱਚੋਂ ਜਿਵੇਂ ਗਰੜ ਦੀ ਕੋਈ ਸ਼ਰਨ ਚਲਾ ਜਾਏ, ਉੱਥੋਂ ਸੱਪ ਡਰਦੇ ਹੈ, ਭੱਜ ਜਾਂਦੇ ਹੈ, ਕਿਉਂਕਿ ਗਰੜ ਜਿਹੜਾ ਬਲੀ ਮੰਨਿਆ ਗਿਆ ਹੈ। ਇਸ ਤਰ੍ਹਾਂ ਮਹਾਂਭਾਰਤ ਵਿੱਚ ਇਹਦੀ ਇਸ ਤਰ੍ਹਾਂ ਦੀ ਇੱਕ ਸਾਖੀ ਵੀ ਲਿਖੀ ਹੋਈ ਹੈ। ਇਹ ਜਿਹੜਾ ਉਹ ਕਛਪ ਰਿਖੀ ਸੀ, ਉਹਦੀਆਂ ਚਾਰ ਪਤਨੀਆਂ ਸੀ, ਜਿਹੜਾ ਦਸ਼ ਰਾਜਾ ਹੈ ਉਹਦੀਆਂ ਸਪੁੱਤਰੀਆਂ ਸੀ। ਇਹ ਕਹਿੰਦੇ ਚਾਰ ਕਛਪ ਰਿਖੀ ਨੇ ਵਿਆਹੀਆਂ ਸੀ। ਇੱਕ ਦਾ ਨਾਂ ਸੀ ਅਦਿਤੀ, ਇੱਕ ਦਾ ਨਾਂ ਸੀ ਅਦਿਤੀ, ਅਤੇ ਤੀਸਰੀ ਦਾ ਨਾਮ ਸੀ ਬਿੰਤਾ, ਚੌਥੀ ਦਾ ਨਾਂ ਸੀ ਕਹਿੰਦੇ ਕਦਰੂ। ਉਹ ਅਜੀਬ ਤਰ੍ਹਾਂ ਦੀਆਂ ਮਹਾਂਭਾਰਤ ਦੀਆਂ ਸਾਖੀਆਂ ਜਿਹੀਆਂ, ਜੇ ਕੋਈ ਅੱਜ ਕੱਲ੍ਹ ਸੁਣ ਲਵੇ ਤਾਂ ਉਹ ਮਖੌਲ ਜਿਹਾ ਕਰੂਗਾ। ਕਹਿੰਦੇ ਚਾਹਾਂ ਦੀ ਜਿਹੜੀ ਸੰਤਾਨ ਅੱਡੋ ਅੱਡੀ ਹੋਈ ਸੀ, ਜਿਹੜੀ ਅਦਿਤੀ ਹੈ ਉਹਦੇ ਪੇਟ ਤੋਂ ਕਹਿੰਦੇ ਆ ਦੇਵਤੇ ਹੋਏ ਸੀ, ਅਤੇ ਜਿਹੜੀ ਦਿੱਤੀ ਹੈ ਉਹਦੇ ਪੇਟ ਤੋਂ ਦੈਂਤ ਹੋਏ ਸੀ, ਰਾਖਸ਼ ਹੋਏ ਸੀ। ਇਹ ਦੈਂਤ ਜਿਹੜੇ ਹੈ ਇਹ ਦਿੱਤੀ ਦੀ ਔਲਾਦ ਹੈ ਅਤੇ ਦੇਵਤ ਅਦਿਤੀ ਦੀ ਔਲਾਦ ਹੈ। ਇਸ ਤਰ੍ਹਾਂ ਤੀਜੀ ਜਿਹੜੀ ਬਿੰਦਤਾ ਹੈ ਉਦੋਂ ਕਹਿੰਦੇ ਆ ਗਰੜ ਪੈਦਾ ਹੋਇਆ ਸੀ। ਇਸ ਤਰ੍ਹਾਂ ਹੀ ਜਿਹੜੀ ਸਾਰਿਆਂ ਤੋਂ ਚੌਥੇ ਨੰਬਰ 'ਤੇ ਬਿੰਦਤਾ ਸੀ ਉਦੋਂ ਕਹਿੰਦੇ ਆ ਸੱਪ ਪੈਦਾ ਹੋਏ ਸੀ, ਸੱਪ ਜੰਮੇ ਸੀ। ਇਹੋ ਜਿਹੀਆਂ ਕਹਾਣੀਆਂ ਵੀ ਤਛਕ ਨਾਗ ਬਾਸ਼ਕ ਨਾਗ, ਇਹ ਬਾਕੀ ਜਿਹੜੀ ਸੱਪਾਂ ਦੀ ਉਨਾਦ ਹੈ ਕਹਿੰਦੇ ਸਾਰੀ ਕਦਰੂ ਦੀ ਹੈ। ਅਤੇ ਇੱਕ ਵਾਰੀ ਕਹਿੰਦੇ ਜਿਹੜੀ ਇਹ ਬਿੰਤਾ ਹੈ ਅਤੇ ਕਦਰੂ ਹੈ ਉਹਨਾਂ ਦੀ ਗੱਲਬਾਤ ਚੱਲ ਪਈ। ਵੀ ਉਹ ਗੱਲ ਕੀ ਚੱਲੀ ਵੀ ਜਿਹੜਾ ਸੂਰਜ ਦਾ ਘੋੜਾ ਹੈ ਨਾ ਸਤਮੁਖੀ ਆ, ਜਿਹੜੀ ਇਹ ਗਰੜ ਦੀ ਮਾਂ ਹੈ ਬਿੰਤਾ, ਉਹ ਕਹਿਣ ਲੱਗੀ ਇਹ ਚਿੱਟੇ ਰੰਗ ਦਾ ਹੈ। ਜਿਹੜੀ ਸੱਪਾਂ ਦੀ ਮਾਂ ਹੈ ਕਦਰੂ, ਕਹਿੰਦੇ ਨਹੀਂ ਉਹ ਕਾਲੇ ਰੰਗ ਦਾ ਹੈ ਘੋੜਾ। ਕਹਿੰਦੇ ਸ਼ਰਤ ਲੱਗ ਗਈ ਆਪੋ ਵਿੱਚ ਹੀ ਇਹਨਾਂ ਦੀਆਂ ਸੌਂਕਣਾਂ ਦੀ। ਉਹ ਕਹਿੰਦੀ ਕਾਲਾ, ਉਹ ਕਹਿੰਦੀ ਚਿੱਟਾ ਹੈ। ਅਖੀਰੇ ਕਹਿੰਦੇ ਫਿਰ ਇਹ ਸ਼ਰਤ ਮੰਨੀ ਗਈ ਵੀ ਜੇ ਤਾਂ ਸੂਰਜ ਦਾ ਘੋੜਾ ਕਾਲਾ ਨਿਕਲਿਆ ਫਿਰ ਬਈ ਹੈ ਗਰੜ ਦੀ ਮਾਂ ਬਿੰਤਾ, ਸਾਰੀ ਜ਼ਿੰਦਗੀ ਤੂੰ ਮੇਰੇ ਗੁਲਾਮ ਹੋ ਕੇ ਰਹੇਗੀ, ਮੇਰੇ ਅਧੀਨ ਰਹੇਗੀ। ਜੇ ਨਿਕਲਿਆ ਚਿੱਟਾ ਫਿਰ ਮੈਂ ਤੇਰੇ ਅਧੀਨ ਹੋ ਕੇ ਰਹਾਂਗੀ। ਕਹਿੰਦੇ ਇਸ ਤਰ੍ਹਾਂ ਜਦੋਂ ਸ਼ਰਤ ਲੱਗ ਗਈ ਤਾਂ ਫਿਰ ਵੀ ਕਹਿੰਦੇ ਹੁਣ ਦੇਖੋ ਵੀ ਕਾਲਾ ਘੋੜਾ ਹੈ ਕਿ ਚਿੱਟਾ ਘੋੜਾ ਹੈ। ਇਹ ਤਾਂ ਹੁਣ ਜਿਹੜਾ ਸੂਰਜ ਦਾ ਘੋੜਾ ਸਤਮੁਖੀ ਹੈ ਚਿੱਟੇ ਰੰਗ ਦਾ ਹੀ ਹੈ, ਪਰ ਉਹ ਜਿਹੜੀ ਕਦਰੂ ਹੈ ਉਹਨੇ ਕਹਿੰਦੇ ਸ਼ਰਾਰਤ ਕੀਤੀ। ਜਿਹੜੇ ਆ ਸੱਪ ਸੁੱਪ ਜੇ ਹੈ ਨਾ, ਬਾਸ਼ਕ ਨਾਗ ਤਛਕ ਨਾਗ, ਸਾਰਿਆਂ ਨੂੰ ਕਹਿਤਾ ਵੀ ਜਦੋਂ ਇਹ ਦੇਖਣ ਜਾਵੇ ਨਾ ਕੋਈ, ਉਸ ਵੇਲੇ ਕਹਿੰਦੇ ਤੁਸੀਂ ਸਾਰੇ ਕਾਲੇ ਸੱਪਾਂ ਨੇ ਉਹਦੇ ਪਿੱਠ 'ਤੇ ਲਿਪਟ ਜਾਣਾ ਹੈ ਤਾਂ ਕਿ ਘੋੜਾ ਕਾਲਾ ਦਿਸੇ ਅਤੇ ਮੇਰੇ ਉਹ ਗੁਲਾਮ ਹੋ ਕੇ ਰਹੇ ਉਹਦੀ ਮਾਂ ਗਰੜ ਦੀ। ਕਹਿੰਦੇ ਫਿਰ ਜਿਹੜੇ ਕਦਰੂ ਦੀ ਸੰਤਾਨ ਸੱਪ ਸੁਪਜੇ ਆ, ਇਹਨੇ ਮਾਂ ਦੇ ਅੱਗੋਂ ਲੱਗ ਕੇ ਫਿਰ ਕਹਿੰਦੇ ਸੱਪ ਦੀ ਪਿੱਠ ਦੇ ਇਰਦ ਗਿਰਦ ਕਹਿੰਦੇ ਲਮਕ ਗਏ ਤੇ ਉਹ ਫਿਰ ਸਾਰਾ ਹੀ ਉਹ ਜਿਹੜਾ ਨਮਕਿਆ ਤੇ ਕੋਲਾ ਚਿੱਟਾ ਕੀ ਦਿਸੇ ਨਾ ਕਾਲਾ ਦਿਸ ਰਿਹਾ। ਤੇ ਉਹ ਇਸ ਤਰ੍ਹਾਂ ਕਦਰੂ ਕਹਿੰਦੇ ਸਰਤ ਜਿੱਤ ਗਈ ਤੇ ਜਿਹੜੀ ਗਰੜ ਦੀ ਮਾਂ ਸੀ ਇਹ ਬਿੰਤਾ ਨੂੰ ਇਹਨੂੰ ਅਧੀਨ ਕਰ ਲਿਆ, ਗੋਲੀ ਬਣਾ ਲਿਆ। ਹੁਣ ਗੋਲੀਆਂ ਤੋਂ ਜਿਵੇਂ ਉਹ ਕੰਮ ਕਰਾਉਂਦੇ ਹੁੰਦੇ ਘਰਾਂ 'ਚ ਉਵੇਂ ਕਰਾਉਣਾ ਸੀ, ਉਹਨੂੰ ਪਾਣੀ ਭਰਾਵੇ ਸਾਰੇ ਆ ਵਿਹਲੀ ਮੌਜ ਨਾਲ ਬੈਠੇ ਇਹ ਕਦਰੂ। ਇਧਰ ਕਹਿੰਦੇ ਜਦੋਂ ਗਰੜ ਨੂੰ ਪਤਾ ਚੱਲਿਆ ਵੀ ਮੇਰੀ ਮਾਂ ਨਾਲ ਇਸ ਤਰ੍ਹਾਂ ਇਹਨਾਂ ਨੇ ਸ਼ਰਾਰਤ ਕੀਤੀ ਹੈ ਕਦਰੂ ਨੇ ਆਪਣੀ ਸੰਤਾਨ ਨੂੰ ਪ੍ਰੇਰ ਕੇ, ਉਹ ਇਹੋ ਜਿਹੀਆਂ ਜੀਵ ਤਰ੍ਹਾਂ ਦੀਆਂ ਕਹਾਣੀਆਂ ਮਹਾਂਭਾਰਤ ਵਿੱਚ। ਇਸੇ ਕਰਕੇ ਕੀ ਕਹਿ ਦਿੰਦੇ ਨੇ ਮਹਾਂਭਾਰਤ ਦੇ ਇਹਨਾਂ ਦੇ ਅੱਗ ਪੌੜੇ ਹੈ ਜੀ, ਚਰੜਾ ਵਿਚਾਰ। ਕਹਿੰਦੇ ਉਸ ਵੇਲੇ ਗਰੜ ਨੇ ਫਿਰ ਮੰਤਰ ਲਾ ਕੀਤਾ ਵੀ ਤੁਸੀਂ ਮੇਰੀ ਮਾਂ ਨੂੰ ਛੱਡ ਸਕਦੇ ਹੋ। ਕਹਿੰਦੇ ਹਾਂ ਵੀ ਇੱਕ ਸ਼ਰਤ ਹੈ, ਜੇ ਸਾਨੂੰ ਤੂੰ ਅੰਮ੍ਰਿਤ ਲਿਆ ਕੇ ਦੇ ਦੇਵੇ ਨਾ ਤੇ ਫਿਰ ਅਸੀਂ ਛੱਡ ਸਕਦੇ ਹਾਂ। ਤੇ ਕਹਿੰਦਾ ਵੀ ਅੰਮ੍ਰਿਤ ਮੈਂ ਤੁਹਾਨੂੰ ਸਵਰਗ ਵਿੱਚੋਂ ਦੇਵ ਲੋਕ ਵਿੱਚੋਂ ਲਿਆ ਰਿਹਾ, ਪੜਿਆ ਪੜਾਇਆ ਖੜਾ ਖੜਾ, ਇੱਕ ਵਾਰੀ ਤੁਹਾਨੂੰ ਮੈਂ ਕਹਿੰਦੇ ਦੇ ਦੇਣਾ, ਬਾਕੀ ਫਿਰ ਤੁਸੀਂ ਸੰਭਾਲਣਾ। ਸੱਪ ਬਾਸ਼ਕ ਨਾਲ ਆਦਿਕ ਸਾਰੇ ਕਹਿਣ ਲੱਗੇ ਵੀ ਇੱਕ ਵਾਰੀ ਲਿਆ ਤੇ ਫਿਰ ਕਿੱਧਰ ਕੋਈ ਲੈ ਜੂ ਸਾਥੋਂ। ਕਹਿੰਦੇ ਇਸ ਤਰ੍ਹਾਂ ਫਿਰ ਉਹ ਇਹ ਗੱਲ ਨੀਯਤ ਕਰਕੇ ਫਿਰ ਜਿਹੜਾ ਇਹ ਗਰੜ ਸੀ ਕਹਿੰਦੇ ਇਹਨੇ ਜਾ ਕੇ ਇੰਦਰ ਦੇਵਤੇ ਨਾਲ ਜੰਗ ਯੁੱਧ ਸ਼ੁਰੂ ਕੀਤਾ, ਇਹਨੂੰ ਜਿੱਤਿਆ ਇੰਦਰ ਦੇਵਤੇ ਨੂੰ। ਫਿਰ ਜਿਹੜਾ ਕਮਰ ਦਾ ਘੜਾ ਸੀ ਉਹ ਕਹਿੰਦੇ ਗਰੜ ਲਿਆ ਕੇ ਤੇ ਇਹਨਾਂ ਸੱਪਾਂ ਨੂੰ ਬਾਸ਼ਕ ਨਾਗ ਅਤੇ ਕਦਰੂ ਨੂੰ ਦੇ ਦਿੱਤਾ, ਕਹਿੰਦੇ ਲਓ ਵੀ ਇੱਕ ਵਾਰੀ ਸੰਭਾਲੋ ਤੇ ਫਿਰ ਮੈਂ ਜ਼ਿੰਮੇਵਾਰ। ਤੇ ਇੰਦਰ ਦੇਵਤੇ ਨੇ ਜਦੋਂ ਘੜਾ ਜਿਹਾ ਲਿਆ ਉਦੋਂ ਕਿਹਾ ਕਹਿੰਦੇ ਇਹ ਤਾਂ ਸੱਪ ਤੋਂ ਪਹਿਲਾਂ ਹੀ ਨਹੀਂ ਸੂਤ ਆਉਂਦੇ, ਰੇਕ ਦੇ ਡੰਗ ਮਾਰਦੇ ਆ, ਅੰਮ੍ਰਿਤ ਪੀ ਕੇ ਅਮਰ ਹੋ ਜਾਣਗੇ, ਸਿਆਪਾ ਕੜਾ ਕਰਦੇ ਤੂੰ। ਇਹ ਕਹਿੰਦਾ ਮੈਂ ਤਾਂ ਆਪਣੀ ਮਾਂ ਨੂੰ ਛਡਾਉਣਾ ਹੈ, ਮੋਰੋ ਜਿਵੇਂ ਮਰਜ਼ੀ ਹੋਵੇ, ਭਾਵੇਂ ਤੂੰ ਸੰਭਾਲੇ ਭਾਵੇਂ ਇਹ ਸੰਭਾਲ, ਮੈਂ ਕੁਝ ਨਹੀਂ ਕਹਿੰਦਾ। ਇੱਕ ਵਾਰੀ ਇਹ ਲੈ ਕੇ ਉਹਨਾਂ ਨੂੰ ਦੇ ਦੇਣਾ, ਬਾਕੀ ਤੂੰ ਜਾਣੇ ਤੇ ਉਹ ਜਾਣਨ। ਕਹਿੰਦੇ ਫਿਰ ਕੋਈ ਨਹੀਂ, ਉਹਨਾਂ ਨੂੰ ਮੈਂ ਕੁਝ ਨਹੀਂ ਸਮਝਦਾ। ਇਸ ਤਰ੍ਹਾਂ ਕਹਿੰਦੇ ਉਹ ਸੱਪ ਦਾ ਜਿਹੜਾ ਸੱਪਾਂ ਨੂੰ ਅੰਮ੍ਰਿਤ ਦਾ ਘੜਾ ਲਿਆ ਕੇ ਦੇ ਦਿੱਤਾ। ਕਹਿੰਦੇ ਉਹ ਘੜਾ ਰੱਖ ਕੇ ਤੇ ਇਸ਼ਨਾਨ ਕਰਨ ਚਲੇ ਗਏ, ਨਹਾਉਣ ਧੋਣ ਚਲੇ ਗਏ ਵੀ ਫਿਰ ਆਪਾਂ ਇਸ਼ਨਾਨ ਸ਼ੁਰੂ ਕਰਕੇ ਫਿਰ ਪੀਂਦੇ ਹਾਂ ਅੰਮ੍ਰਿਤ ਅਮਰ ਹੁੰਦੇ ਹਾਂ। ਉਹ ਕਹਿੰਦੇ ਸੱਪ ਨਹਾਉਣ ਚਲੇ ਗਏ, ਮਗਰ ਉਹ ਕਹਿੰਦੇ ਤੁਸੀਂ ਕਿਹੜਾ ਚੱਕ ਕੇ ਚੱਲਦਾ ਬਣਿਆ। ਹੁਣ ਗਰੜ ਹੀ ਸੀ ਜਿਹੜਾ ਬਲੀ ਸੀ, ਜਿਹਨੇ ਛਡਾਉਣਾ ਸੀ ਉਹਨੂੰ ਤੰਗ ਕਰਨਾ ਸੀ, ਉਹਨੇ ਕਹਿਤਾ ਵੀ ਮੈਂ ਤਾਂ ਆਪਣੀ ਮਾਂ ਛਡਾਉਣੀ ਹੈ। ਕਹਿੰਦੇ ਇਸ ਤਰ੍ਹਾਂ ਉਹਨਾਂ ਨੂੰ ਘੜਾ ਦੇ ਕੇ ਤੇ ਉਹ ਮਾਂ ਛਡਾ ਕੇ ਨਾ ਤੇ ਗਰੜ ਤਾਂ ਚੱਲਦਾ ਬਣਿਆ ਤੇ ਨਹਾਉਣ ਚਲੇ ਗਏ। ਤੇ ਮਗਰੋਂ ਇੰਦਰ ਦੇਵਤਾ ਘੜਾ ਅੰਮ੍ਰਿਤਾ ਚੁੱਕ ਕੇ ਲੈ ਗਿਆ। ਉਦੋਂ ਤੋਂ ਲੈ ਕੇ ਕਹਿੰਦੇ ਇਹਦਾ ਗਰੜ ਦਾ ਤੇ ਸੱਪਾਂ ਦਾ ਆਪੋ ਵਿੱਚ ਹੀ ਵੈਰ ਪਿਆ ਹੈ, ਤਾਂ ਇੱਕੋ ਦੇ ਬਾਪ ਦੀ ਇਹ ਸੰਤਾਨ ਹੈ। ਜਿਹੜਾ ਗਰੜ ਵੀ ਇੱਕ ਦਾ ਹੀ ਹੈ, ਉਹ ਕਛਬਰੀਖੀ ਦਾ ਹੀ ਹੈ, ਤੇ ਜਿਹੜੀ ਦੇਵਤੇ ਦੈਂਤ ਉਹ ਵੀ ਉਸੇ ਦਾ ਹੀ ਹੈ, ਤੇ ਜਿਹੜੇ ਸੱਪ ਸੁੱਪ ਹੈ ਉਹ ਵੀ ਉਸੇ ਦੀ ਸੰਤਾਨ ਹੀ ਹੈ। ਇਹੋ ਜਿਹੀਆਂ ਜਿਹੜੀਆਂ ਇਤਿਹਾਸਿਕ ਕਹਾਣੀਆਂ ਲਿਖੀਆਂ ਉਹ ਇਸ਼ਾਰਾ ਜਿਹਾ ਲੈ ਕੇ ਕਵੀ ਜੀ ਨੇ ਇੱਥੇ ਆਹ ਮੰਗਲ ਕੀਤਾ ਹੈ ਵੀ ਗੁਰੂ ਮਹਾਰਾਜ ਦੇ ਜਿਹੜੇ ਚਰਨਾਂ ਨੇ ਗਰੜ ਭਗਵਾਨ, ਜਿਵੇਂ ਭਗਵਾਨ ਦਾ ਗਰੜ ਉਹ ਪੰਛੀ ਬੜਾ ਬਲੀ ਹੈ, ਕਹਿੰਦੇ ਇਸ ਤਰ੍ਹਾਂ ਗਰੜ ਵਰਗੇ ਬਲੀ ਹੈ ਮਹਾਰਾਜ ਦੇ ਚਰਨ, ਜੇ ਇਹਨਾਂ ਦੇ ਚਰਨਾਂ ਦੀ ਸ਼ਰਨ ਚਲਾ ਗਏ ਜਿਵੇਂ ਗਰੜ ਨੂੰ ਦੇਖ ਕੇ ਸੱਪ ਭੱਜ ਜਾਂਦੇ ਹੈ ਨਾ, ਇਸ ਤਰ੍ਹਾਂ ਬੜੇ ਬੜੇ ਜਿਹੜੇ ਸੰਸਾਰ ਦੇ ਬੰਧਨ ਹੈ ਉਹ ਵੱਡੇ ਸੱਪਾਂ ਵਰਗੇ, ਉਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸੁਣਹੋ ਕਥਾ ਸੁਣਹੋ ਗੁਰੂ ਅੰਗਦ ਗਤ ਦਾਨੀ। ਭਾਈ ਬਾਲਾ ਜੀ ਕਹਿੰਦੇ, ਹੇ ਮੁਕਤੀ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣੋ, ਜਾਂ ਹੇ ਗੁਰੂ ਅੰਗਦ ਸਾਹਿਬ ਜੋ ਮੁਕਤੀ ਦੇਣ ਵਾਲੀ ਕਥਾ ਗੁਰੂ ਨਾਨਕ ਸਾਹਿਬ ਦੀ ਉਹ ਸੁਣੋ ਮੇਰੇ ਪਾਸੋਂ। ਕਥਾ ਰਸਾਲ ਵਿਸਾਲ ਸੁਹਾਨੀ, ਜਿਹੜੀ ਗੁਰੂ ਨਾਨਕ ਸਾਹਿਬ ਦੀ ਕਥਾ ਬੜੀ ਰਸਾਲ ਸੁੰਦਰ ਹੈ ਤੇ ਬਹੁਤ ਹੀ ਸੁਹਾਨੀ, ਕੀ ਇਹ ਸੋਭਨੀ ਬਹੁਤ ਹੀ ਚੰਗੀ ਹੈ। ਦੇਵਲੂਤ ਨਿਜ ਪ੍ਰਿਤ ਬੁਲਾਏ, ਜਿਹੜਾ ਦੇਵਲੂਤ ਰਾਜਾ ਸੀ ਉਸਨੇ ਆਪਣੇ ਸੇਵਕ ਨੂੰ ਬੁਲਾਇਆ ਹੈ। ਤੂਰਨ ਰਾਖਸ਼ ਸਪਤ ਪਠਾਏ, ਇਸ ਤਰ੍ਹਾਂ ਬੁਲਾ ਕੇ ਸੇਵਕ ਰਾਹੀਂ ਸੱਤ ਜਿਹੜੇ ਰਾਖਸ਼ ਹੈ ਛੇਤੀ ਦੇ ਕੇ ਭੇਜੇ ਹਨ। ਤਿੰਨ ਤੇ ਫਲ ਮਧੁਰੇ ਮੰਗਵਾਏ, ਸੱਤਾ ਰਾਖਸ਼ਾਂ ਤੋਂ ਕਹਿੰਦੇ ਬਾਹਰ ਬਾਗਾਂ ਵਿੱਚੋਂ ਬੜੇ ਮਿੱਠੇ ਫਿੱਠੇ ਫਲ ਮੰਗਵਾਏ ਸਨੇ। ਉੱਤਮ ਔਰ ਅੰਨ ਅਨਵਾਏ, ਜਿਹੜਾ ਚੰਗੀ ਕਿਸਮ ਦਾ ਉੱਤਮ ਅੰਨ ਅਨਾਜ ਹੈ ਉਹ ਮੰਗਵਾਇਆ ਹੈ। ਕਰੁਣਾ ਨਿਧ ਕੇ ਧਰੇ ਅਗਾਰੀ, ਇਸ ਤਰ੍ਹਾਂ ਮਿੱਠੇ ਫਲ ਹੋਰ ਚੰਗਾ ਵਧੀਆ ਅੰਨ ਗੁਰੂ ਮਹਾਰਾਜ ਦੇ ਅੱਗੇ ਰੱਖ ਕਰੁਣਾ ਹੱਥ ਜੋੜ ਕਰ ਗਿਰਾ ਉਚਾਰੀ, ਫਿਰ ਦੋਵੇਂ ਹੱਥ ਜੋੜ ਕੇ ਦੇਵਲੂਤ ਰਾਜੇ ਨੇ ਉਹ ਬੇਨਤੀ ਕੀਤੀ, ਦੋਹਰਾ ਕਰ ਹੋ ਰਸੋਈ ਸੰਤ ਜੀ, ਇਹ ਪੂਰਨ ਸੰਤ ਦੀ ਆਪ ਕਹਿੰਦੇ ਲੰਗਰ ਤਿਆਰ ਕਰ ਲਓ, ਭੋਜਨ ਅਚਹੋ ਬਣਾਏ, ਆਪਣਾ ਬਣਾ ਕੇ ਭੋਜਨ ਛਕ ਲਵੋ ਜੀ, ਸ਼ਰਧਾ ਪੂਰਨ ਕੀਜੀਏ, ਮੇਰੀ ਸ਼ਰਧਾ ਹੈ ਵੀ ਆਪ ਜੀ ਨੂੰ ਭੋਜਨ ਛਕਾਉਣਾ ਪੂਰੀ ਕਰ ਲਈਏ। ਸੁਣ ਸ੍ਰੀ ਗੁਰੂ ਅਲਾਏ, ਗੁਰੂ ਮਹਾਰਾਜ ਦੇਵਲੂਤ ਰਾਜੇ ਤੋਂ ਸੁਣ ਕੇ ਕਹਿਣ ਲੱਗੇ, ਚੌਪਈ ਸ਼ੁਭ ਉਪਦੇਸ਼ ਜਲੇ ਹੋ ਹਮਾਰਾ, ਮਹਾਰਾਜ ਕਹਿੰਦੇ ਵੀ ਜਿਹੜਾ ਸਭ ਤੋਂ ਉੱਤਮ ਉਪਦੇਸ਼ ਹੈ ਇਹ ਜੇ ਸਾਡਾ ਤੁਸੀਂ ਲਵੋਗੇ, ਅਸਨ ਕਰੈ ਤਬ ਅੰਗੀਕਾਰਾ, ਫਿਰ ਤਾਂ ਤੁਹਾਡਾ ਜਿਹੜਾ ਭੋਜਨ ਅਸੀਂ ਗ੍ਰਹਿਣ ਕਰ ਲਵਾਂਗੇ, ਤੁਹਾਡਾ ਫਿਰ ਤਾਂ ਲੰਗਰ ਛਕ ਲਵਾਂਗੇ ਜੇ ਸਾਡਾ ਉਪਦੇਸ਼ ਲਾਓਗੇ। ਤੁਸੀਂ ਤਾਂ ਸਾਰੇ ਜੀਵਾਂ ਨੂੰ ਬੜਾ ਦੁਖੀ ਤੰਗ ਕਰਨ ਵਾਲੇ ਹੋ। ਦੇਵਲੂਤ ਕਹਿ ਜਿਹ ਬਿਦ ਕਹਿ ਹੋ, ਦੇਵਲੂਤ ਰਾਜਾ ਕਹਿਣ ਲੱਗਾ, ਹੇ ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਤੁਸੀਂ ਕਹੋਗੇ, ਸ੍ਰੀ ਪ੍ਰਭ ਜੀ ਤਿਸ ਬਿਦ ਮੈਂ ਰਹਿ, ਹੇ ਗੁਰੂ ਨਾਨਕ ਸਾਹਿਬ ਇਸ ਤੋਂ ਬਾਅਦ ਮੈਂ ਉਸੇ ਤਰ੍ਹਾਂ ਦਾ ਹੁਣ ਰਹਾਂਗਾ, ਕਰ ਹੋ ਆਪ ਉਪਦੇਸ਼ ਜੋਈ, ਜਿਹੜਾ ਵੀ ਮੈਨੂੰ ਅੱਜ ਤੁਸੀਂ ਉਪਦੇਸ਼ ਦੇਣਾ ਕਰੋਗੇ, ਸੁਣ ਕਰ ਕਰੋ ਕ੍ਰਿਤ ਮੈਂ ਸੋਈ, ਮਾਰਾ ਉਪਦੇਸ਼ ਸੁਣ ਕੇ ਅੱਗੇ ਵਾਸਤੇ ਉਹੀ ਕਰਤੱਗ ਮੈਂ ਕਰਿਆ ਕਰਾਂਗਾ। ਭਾ ਅਨੁਸਾਰ ਪਿਖਿਓ ਗੁਣ ਖਾਨੀ, ਗੁਣਾਂ ਦੇ ਖਾਣ ਸਤਿਗੁਰਾਂ ਨੇ ਜਿਹਨੂੰ ਦੇਖਿਆ ਵੀ ਦੇਵਲੂਤ ਰਾਜਾ ਸਾਡੇ ਅਨੁਸਾਰੀ ਹੈ, ਕੁਮਤ ਕਦਨ ਕੋ ਬੋਲੇ ਬਾਨੀ, ਜਿਹੜੀ ਖੋਟੀ ਮਾਤੇ ਨੂੰ ਕੱਟਣ ਵਾਸਤੇ ਮਾਰਾ ਮੁਖੋਂ ਬਚਨ ਬੋਲੇ, ਪ੍ਰਥਮ ਤਜਹੋ ਆਮਿਖ ਕੋ ਖਾਨਾ, ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਇਹ ਉਪਦੇਸ਼ ਹੈ ਵੀ ਜਿਹੜਾ ਤੁਸੀਂ ਮਾਸ ਖਾਂਦੇ ਇਹ ਮਾਸ ਖਾਣਾ ਛੱਡ ਦਿਓ ਸਾਰੇ, ਕਰਹੋ ਜਾਸ ਹਿਤ ਜੀਵਨ ਹਨ, ਇਸ ਮਾਸ ਦੇ ਖਾਣ ਵਾਸਤੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਜੀਵਾਂ ਨੂੰ ਮਾਰਦੇ ਹੋ ਹਮੇਸ਼ਾ, ਸਿਮਰਹ ਬਾਹਰ ਨਾਮ ਸੁਖਦਾਈ, ਇਸ ਤਰ੍ਹਾਂ ਕਹਿੰਦੇ ਰੁੱਖਾ ਮਿੱਸਾ ਖਾ ਕੇ ਸੁਖ ਦੇਣ ਵਾਲਾ ਵਾਹਿਗੁਰੂ ਨਾਮ ਸਿਮਰਿਆ ਕਰੋ, ਦੋਹਾਂ ਲੋਕਾਂ ਜੋ ਹੋਤ ਸਹਾਈ, ਜਿਹੜਾ ਵਾਹਿਗੁਰੂ ਨਾਮ ਹੈ ਦੋਹਾਂ ਲੋਕਾਂ ਵਿੱਚ ਸਹਾਈ ਹੋਣ ਵਾਲਾ ਹੈ, ਚਿਰੰਕਾਲ ਭਾ ਤੁਮ ਕੁਲ ਮਾਹੀ, ਕਹਿੰਦੇ ਦੇਖੋ ਵੀ ਤੁਹਾਡੇ ਕੁਲ ਦੇ ਵਿੱਚ ਬਹੁਤ ਸਮਾਂ ਹੋਇਆ, ਭਇਓ ਪ੍ਰਹਿਲਾਦ ਜਪਿਓ ਮੁਖ ਤਾਹੀ, ਜਿਹੜਾ ਪ੍ਰਹਿਲਾਦ ਭਗਤ ਹੈ ਉਹ ਕਹਿੰਦੇ ਤੁਹਾਡੇ ਕੁਲ ਵਿੱਚ ਹੀ ਹੋਇਆ, ਉਹਨੇ ਕਹਿੰਦੇ ਮੁਖੋਂ ਨਾਮ ਜਪਿਆ ਸੀ ਰਾਮ ਰਾਮ, ਦੁਆ ਲੋਕਨ ਮਹਿ ਤਾਂ ਕੀ ਰਾਖੀ, ਦੇਖ ਲੋ ਭਗਵਾਨ ਨੇ ਉਹ ਪ੍ਰਹਿਲਾਦ ਭਗਤੀ ਦੋਹਾਂ ਲੋਕਾਂ ਵਿੱਚ ਹੀ ਇੱਜ਼ਤ ਅਰੋ ਰੱਖੀ ਸੀ, ਚੱਲੀ ਜਾਤ ਅੱਜ ਹੂੰ ਲੋ ਸਾਖੀ, ਹੁਣ ਤੱਕ ਕਹਿੰਦੇ ਪ੍ਰਹਿਲਾਦ ਭਗਤ ਦੀ ਜਿਹੜੀ ਗਵਾਹੀ ਹੈ ਚੱਲੀ ਜਾ ਰਹੀ ਹੈ, ਹਰਨਾਖਸ਼ ਪਿਤ ਬਹੁ ਦੁਖ ਦੀਨਾ। ਹਰਨਾਕ ਜਿਹੜਾ ਪਿਓ ਸੀ ਦੇਨ ਸੀ, ਉਹਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਵੇਖ ਲੋ ਕਿੰਨਾ ਦੁੱਖ ਦਿੱਤਾ ਸੀ। ਤਦਪ ਨਾਮ ਕੋ ਤਾਜਨ ਨਾ ਕੀਨਾ, ਵੀ ਪ੍ਰਹਿਲਾਦ ਭਗਤ ਨੇ ਨਾਮ ਜਪਣਾ ਛੱਡਣਾ ਨਹੀਂ ਕੀਤਾ ਸੀ। ਪ੍ਰਭ ਕੀ ਭਗਤ ਕਰਹੋ ਮਨ ਲਾਈ, ਇਸ ਕਰਕੇ ਵੀ ਪ੍ਰਹਿਲਾਦ ਭਗਤ ਵਾਂਗੂ ਤੁਸੀਂ ਵੀ ਮਨ ਲਾ ਕੇ ਪਰਮੇਸ਼ਰ ਦੀ ਭਗਤੀ ਕਰੋ ਸਾਰੇ। ਭਿਖੋਬ ਭੀਖਨ ਹੈ ਅਬ ਤਾਈ, ਵੇਖ ਲੋ ਜਿਹੜਾ ਉਹ ਰਾਵਣ ਦਾ ਭਰਾ ਭੀਖਣ ਆ, ਉਹ ਵੀ ਭਗਤ ਸੀ, ਉਹ ਵੀ ਵੇਖ ਲੋ। ਤੇਹ ਕੋ ਭਰਾਤ ਹੁਤੋ ਜਗ ਪ੍ਰਾਵਨ, ਉਹਨੂੰ ਤਾਂ ਰਾਜ ਭਾਗ ਮਿਲਿਆ ਗੰਤਾ ਦਾ ਭੀਖਣ ਭਗਤ ਹੋਣ ਕਰਕੇ, ਉਹਦਾ ਭਰਾ ਜਿਹੜਾ ਰਾਵਣ ਸੀ ਰਾਖਸ਼ ਹਨੇ ਉਸ ਰਾਮ ਚੰਦ ਜਸ ਪਾਵਨ, ਰਾਮ ਚੰਦਰ ਨੇ ਰਾਵਣ ਨੂੰ ਮਾਰ ਕੇ ਸੰਸਾਰ ਵਿੱਚ ਜਸ ਪਾਇਆ। ਆਪਣਾ ਭਗਤ ਭੀਖਣ ਜਾਣ, ਰਾਮ ਜੀ ਨੇ ਭੀਖਣ ਨੂੰ ਆਪਣਾ ਭਗਤ ਜਾਣਿਆ। ਲੰਕ ਰਾਜ ਦੇ ਅਮਰ ਕਰਨ, ਲੰਕਾ ਦਾ ਰਾਜ ਭਾਗ ਦੇ ਕੇ ਭੀਖਣ ਨੂੰ ਅਮਰ ਕਰ ਦਿੱਤਾ। ਤਿੰਨ ਕੀ ਦਿਸ਼ ਦੇਖਾ ਹੋ ਬਿਧ ਨੀਕੀ, ਉਹ ਵੀ ਤੁਹਾਡੇ ਰਾਕਸ਼ਾਂ ਵਿੱਚੋਂ ਹੀ ਹੋਇਆ ਭੀਖਣ ਵੀ, ਇਸੇ ਤਰ੍ਹਾਂ ਪ੍ਰਹਿਲਾਦ ਵੀ, ਉਹਨਾਂ ਦੀ ਤਰਫ ਤੁਸੀਂ ਚੰਗੀ ਤਰ੍ਹਾਂ ਵੇਖੋ। ਤੁਮ ਭੀ ਕਰਹੋ ਭਾਵਨਾ ਜੀ ਕੀ, ਤੁਸੀਂ ਵੀ ਆਪਣੀ ਜਿਹੜੀ ਹਿਰਦੇ ਦੀ ਭਾਵਨਾ ਉਹਨਾਂ ਵਰਗੀ ਕਰ ਲੋ, ਤੁਸੀਂ ਵੀ ਉਹਨਾਂ ਵਰਗੇ ਬਣ ਜਾਓ। ਕਿਹੇ ਅੱਗ ਤੇ ਰਾਖਸ਼ ਤਨ ਪਾਏ, ਦੇਖੋ ਕਿਸੇ ਵੱਡੇ ਪਾਪ ਕਰਕੇ ਆ ਰਾਖਸ਼ਾਂ ਦਾ ਸਰੀਰ ਤੁਸਾਂ ਨੇ ਪਾਇਆ ਹੈ। ਅਬ ਕੁਕਰਮ ਜੇ ਲੇ ਹੋ ਕਮਾਏ, ਹੁਣ ਜੇ ਖੋਟੇ ਕਰੋ ਤੁਸੀਂ ਕਮਾ ਲਓਗੇ, ਅਜੀ ਮਾਰ ਮਾਰ ਕੇ ਮਾਸ ਰਿਨ ਰਿਨ ਕੇ ਖਾਈ ਜਾਓਗੇ। ਪਾਵਹ ਨਰਕ ਜਾਏ ਦੁੱਖ ਭਾਰੀ, ਫਿਰ ਕਹਿੰਦੇ ਤੁਸੀਂ ਨਰਕ ਪਾਓਗੇ, ਨਰਕਾਂ ਵਿੱਚ ਜਾ ਕੇ ਭਾਰੀ ਦੁੱਖ ਪਾਓਗੇ। ਤਿਹ ਤੇ ਕੋਏ ਨਾ ਸਕ ਹੈ ਉਬਾਰੀ, ਕਹਿੰਦੇ ਨਰਕਾਂ ਵਿੱਚ ਜਾ ਡਿੱਗੇ, ਉੱਥੋਂ ਕਿਸੇ ਨੇ ਤੁਹਾਨੂੰ ਬਚਾ ਨਹੀਂ ਸਕਣਾ, ਕੱਢ ਨਹੀਂ ਸਕਣਾ। ਤਜਹੋ ਤਾਮਸੀ ਬ੍ਰਿਤ ਦੁਖਾਰੀ, ਇਸ ਕਰਕੇ ਜੀਵਾਂ ਨੂੰ ਦੁੱਖ ਦੇਣ ਵਾਲੀ ਜਿਹੜੀ ਤਮੋ ਗੁਣੀ ਬਿਰਤੀ ਹੈ, ਭਾਵ ਜਿਹੜਾ ਸ਼ਿਕਾਰ ਸ਼ੁਰੂ ਕਰਕੇ ਮਾਸ ਖਾਣਾ, ਇਹ ਛੱਡ ਦੇਵੋ ਤੁਸੀਂ। ਕਰਹੋ ਭਗਤ ਕਰਤਾਰ ਸੁਖਾਰੀ, ਜੋ ਸੁਖ ਦੇਣ ਵਾਲੀ ਕਰਤਾਰ ਦੀ ਭਗਤੀ ਉਹ ਕਰਿਆ ਕਰੋ ਸਾਰੇ। ਸੁਣ ਤੋ ਸਰੋਨ ਹਉਮੈ ਤਜ ਬੋਲਾ, ਸਵੇਰੇ ਮਹਾਰਾਜ ਤੋਂ ਸੁਣ ਕੇ ਕੰਨਾਂ ਵਿੱਚ ਹਉਮੈ ਨੂੰ ਛੱਡ ਕੇ ਦੇਵਲੂਤ ਰਾਜਾ ਬੋਲਿਆ। ਅਬ ਹਉ ਤੁਮ ਅਨੁਸਾਰ ਅਡੋਲਾ, ਇਹ ਗੁਰੂ ਨਾਨਕ ਸਾਹਿਬ ਹੁਣ ਤੁਹਾਡੇ ਮੈਂ ਅਡੋ ਅਨੁਸਾਰੀ ਹਾਂ, ਭਾਵ ਹੁਣ ਜੋ ਵਚਨ ਸੁਣਿਆ ਉਸ ਤੋਂ ਨਹੀਂ ਡੋਲਾਂਗਾ। ਦਰਸ਼ਨ ਕਰਤ ਪਾਪ ਮਤ ਭਾਗੀ, ਇਹ ਤਾਂ ਮਹਾਰਾਜ ਦਰਸ਼ਨ ਕਰਕੇ ਮੇਰੀ ਜਿਹੜੀ ਪਾਪ ਕਰਨ ਵਾਲੀ ਅਕਲ ਬੁੱਧ ਸੀ ਦੌੜ ਗਈ। ਸੁਣ ਕੇ ਬਚਨ ਨਾਮ ਲਿਵ ਲਾਗੀ, ਮਹਾਰਾਜ ਉਪਦੇਸ਼ ਸੁਣ ਕੇ ਬਚਨ ਸੁਣ ਕੇ ਮੇਰੀ ਤਾਂ ਨਾਮ ਵਿੱਚ ਬਿਰਤੀ ਲੱਗ ਪਈ। ਤੁਮਰੇ ਚਰਨਨ ਮਨ ਅਨੁਰਾਗਾ, ਤੁਹਾਡੇ ਚਰਨਾਂ ਦਾ ਮੇਰਾ ਮਨ ਹੁਣ ਪ੍ਰੇਮੀ ਪਿਆਰਾ ਹੋ ਗਿਆ। ਭਇਓ ਆਜ ਤੇ ਮੈਂ ਵੱਡ ਭਾਗ, ਗੁਰੂ ਨਾਨਕ ਸਾਹਿਬ ਅੱਜ ਤੋਂ ਮੈਂ ਬਹੁਤ ਵੱਡੇ ਭਾਗਾਂ ਵਾਲਾ ਹੋ ਗਿਆ। ਸੁਣ ਯੋ ਸ੍ਰੀ ਅੰਗਦ ਮੁਝ ਤਾਈ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਮੇਰੇ ਤਾਈ ਗੁਰੂ ਨਾਨਕ ਸਾਹਿਬ ਜੀ ਨੇ ਉਸਨ ਕਰਨ ਗੁਰ ਗਿਰਾ ਅਲਾਏ, ਵੀ ਭਾਈ ਬਾਲਾ ਹੁਣ ਤੂੰ ਭੋਜਨ ਤਿਆਰ ਕਰਿਓ, ਬਚਨ ਕਿਹਾ ਮੈਨੂੰ। ਤਿਹ ਛਿਨ ਕੀਨ ਆਹਾਰ ਤਿਆਰਾ, ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਆਗਿਆ ਮੰਨ ਕੇ ਮੈਂ ਫਿਰ ਭੋਜਨ ਤਿਆਰ ਕੀਤਾ। ਅਚਵਨ ਲੱਗੇ ਰੂਪ ਕਰਤਾਰਾ, ਜੋ ਕਰਤਾਰ ਦਾ ਸਰੂਪ ਗੁਰੂ ਨਾਨਕ ਸਾਹਿਬ ਭੋਜਨ ਬਣਿਆ, ਛਕਣ ਲੱਗ ਪਏ। ਰਾਖਸ਼ ਰਾਜ ਸਚਿਵ ਨਿਜ ਲੀਨੇ, ਇਸ ਤਰ੍ਹਾਂ ਜਿਹੜਾ ਰਾਖਸਾਂ ਦਾ ਰਾਜਾ ਦੇਵਲੂਤ, ਉਹਨੇ ਸਾਰੇ ਆਪਣੇ ਵਜ਼ੀਰ ਲਏ ਹੋਏ। ਵੈਸੇ ਉਹ ਪਾਸ ਤਹਾਂ ਰਸ ਪੀਨੇ, ਪ੍ਰੇਮ ਦੇ ਵਿੱਚ ਭਿਜਿਆ ਹੋਇਆ, ਜਿੱਥੇ ਮਹਾਰਾ ਭੋਜਨ ਛਕ ਰਿਹਾ ਕੋਲ ਬੈਠੇ ਆ ਸਾਰੇ ਹੀ। ਅਰਧ ਖਾਏ ਦੀਨੋ ਤਿੰਨ ਤਾਈ, ਜਦੋਂ ਅੱਧਾ ਕੁ ਭੋਜਨ ਛਕ ਕੇ ਸਤਿਗੁਰੂ ਜੀ ਨੇ ਉਹਨਾਂ ਨੂੰ ਦਿੱਤਾ ਹੈ ਸੀਤ ਪ੍ਰਸ਼ਾਦ। ਆਏ ਸਮਾਨ ਲੀਨ ਮੁਖ ਪਾਈ, ਮਹਾਰਾਜ ਦੀ ਆਗਿਆ ਮੰਨ ਕੇ ਉਹ ਸੀਤ ਪ੍ਰਸ਼ਾਦ ਮੂੰਹ ਵਿੱਚ ਪਾ ਲਿਆ ਹੈ। ਖਾਵਤ ਹੀ ਖੁੱਲ ਗਏ ਕਪਾਟਾ, ਭੋਜਨ ਸੀਤ ਪ੍ਰਸ਼ਾਦ ਖਾਂਦਿਆਂ ਸਾਰੀ ਪੰਜ ਕਰਦਾਂ ਦੇ ਪਰਦੇ ਖੁੱਲ ਗਏ। ਚਿਰੰਕਾਲ ਭਰਮ ਪਰਦਾ ਪਾਟ, ਘਾਟਾ, ਬਹੁਤ ਸਮੇਂ ਦਾ ਜਿਹਾ ਭਰਮ ਦਾ ਪੜਦਾ ਪਿਆ ਸੀ ਨਾ, ਉਹ ਪਾਟ ਗਿਆ ਫਟ ਗਿਆ ਹੈ, ਮੁਕਤ ਯੋਗ ਹੋਏ ਗਏ ਤੇ ਹਿਕਾਲਾ, ਉਸ ਸਮੇਂ ਦੇ ਰਾਜੇ ਦੇ ਸਮੇਂ ਜਿੰਨੇ ਰਾਖਸ਼ਕ ਨੇ ਮੁਕਤ ਹੋਣ ਦੇ ਯੋਗ ਬਣ ਗਏ, ਲਾਇਕ ਹੋ ਗਏ। ਇੱਕ ਮੰਤਰੀ ਪੁੰਨ ਦੁਤੀਏ ਭਵਾਲਾ, ਇੱਕ ਮੰਤਰੀ ਵੀ ਮੁਕਤ ਹੋ ਗਿਆ, ਦੂਜਾ ਰਾਜਾ ਵੀ ਮੁਕਤ ਹੋ ਗਿਆ। ਕੇਤਿਕ ਦਿਨ ਤਹ ਰਹੇ ਗੁਸਾਈ, ਗੁਰੂ ਨਾਨਕ ਸਾਹਿਬ ਜੀ ਕੁਝ ਕੁ ਦਿਨ ਉੱਥੇ ਹੋਰ ਟਿਕੇ ਰਹੇ। ਗੁਰਸਿੱਖੀ ਕੀ ਰੀਤ ਚਲਾਈ, ਹਾਂ ਜਿਹੜੀ ਗੁਰਸਿੱਖੀ ਦੀ ਰੀਤੀ ਮਰਯਾਦਾ ਉਹ ਇੱਥੇ ਮਾਰਨ ਸ਼ੁਰੂ ਕੀਤੀ। ਸਭ ਰਾਖਸ਼ ਕੋ ਨਾਮ ਜਪਾਇਓ, ਉਹ ਕੀ ਅੰਮ੍ਰਿਤ ਵੇਲੇ ਹੁੜ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਸਾਰੇ ਰਾਖਸ਼ਾਂ ਨੂੰ ਨਾਮ ਜਪਾਇਆ। ਆਮਿਖ ਖਾਨ ਤਿਨਹਿ ਤਜਵਾਇਓ, ਅੱਗੇ ਵਾਸਤੇ ਕਿਸੇ ਨੇ ਮਾਸ ਦਾ ਭੋਜਨ ਨਹੀਂ ਖਾਣਾ, ਇਹ ਪੱਕੇ ਤੌਰ ਤੇ ਸਭ ਨੂੰ ਮਾਸ ਖਾਣਾ ਛੁਡਵਾ ਦਿੱਤਾ। ਯਾਨੀ ਇਤਿਹਾਸ ਵਿੱਚ ਇੱਥੇ ਸਪਸ਼ਟ ਹੈ, ਕਈ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਮਾਸ ਖਾਂਦੇ ਸੀ। ਇਹ ਕਿਤੇ ਵੀ ਉਹਨਾਂ ਦੀ ਬਾਣੀ ਦੇ ਵਿੱਚ ਇੱਕ ਤੁੱਕ ਵੀ ਮਾਸ ਖਾਣ ਵਾਲੀ ਉਹ ਕਿਤੇ ਅਸੀਂ ਦਸਮ ਗ੍ਰੰਥ ਵਿੱਚੋਂ ਜਾਂ ਰਹਿਤਨਾਮਿਆਂ ਵਿੱਚੋਂ ਕਿਤੇ ਦਿਖਾ ਸਕਦੇ ਹਾਂ, ਨਹੀਂ ਦਿਖੇਗੀ। ਉੱਥੇ ਤਾਂ ਅਲਪ ਹਾਰ ਸੁਲਭ ਸੀ, ਨਿੰਦਰਾ ਦਿਆ ਸ਼ਿਮਾ ਤਨ ਪ੍ਰੀ ਸੀਰ ਸੰਤੋਖ ਸਦਾ ਨਿਰਵੈਭੋ ਵੈਭੋ ਤ੍ਰਿਗੁਣ ਅਤੀਤ, ਇਸ ਤਰ੍ਹਾਂ ਦੇ ਲਫ਼ਜ਼ ਹੈ ਵੀ ਥੋੜ੍ਹੀ ਨੀਂਦ ਲੈਣੀ, ਥੋੜ੍ਹਾ ਭੋਜਨ ਛਕਣਾ ਹੈ, ਇਹ ਦਇਆ ਵਿੱਚ ਅਤੇ ਸ਼ਿਵਾ ਦੇ ਵਿੱਚ ਪ੍ਰੀਤੀ ਕਰਨੀ ਹਮੇਸ਼ਾ। ਜਿੱਥੇ ਦਇਆ ਨਾਲ ਪ੍ਰੀਤੀ ਆ ਗਈ ਉੱਥੇ ਫਿਰ ਜੀਵ ਹੱਤਿਆ ਕਿੱਥੇ ਹੋਊਗਾ। ਇਹ ਤਾਂ ਜਿਹੜੇ ਖਾਣ ਪੀਣ ਵਾਲੇ ਨਾ ਦੇਵਲੂਤਰ ਵਰਗੇ, ਉਹਨਾਂ ਦੀਆਂ ਗੱਲਾਂ ਬਣਾਈਆਂ ਵੀ ਮਹਾਰਾਜ ਛਕਦੇ ਸੀ, ਵੀ ਮਹਾਰਾਜ ਜੇ ਛਕਦੇ ਸੀ ਫਿਰ ਲੰਗਰ 'ਚ ਕਿਉਂ ਨਹੀਂ ਬਣਦਾ ਇਹ ਮਾਸ, ਜੇ ਕੋਈ ਬਣਾਉਂਦਾ ਹੋਵੇ ਫਿਰ ਆ ਦੂਜੇ ਖਾਲਸੇ ਕਿਉਂ ਬੋੜੀ ਬੋੜੀ ਕਰਦੇ, ਕਿਉਂ ਪੈਂਦੇ ਵੀ ਲੰਗਰ 'ਚ ਕਿਉਂ ਬਣਾਇਆ, ਜਦੋਂ ਮਹਾਰਾਜ ਖਾ ਲੈਂਦੇ ਸੀ ਫਿਰ ਖਾ ਲੈਣਾ ਚਾਹੀਦਾ। ਇਸ ਕਰਕੇ ਜਿਨ੍ਹਾਂ ਨੂੰ ਬਿਮਾਰੀ ਬਣੀ ਹੋਈ ਹੈ ਉਹ ਇੱਧਰ ਉੱਧਰ ਜਾ ਕਰਕੇ ਬਣਾ ਕੇ ਖਾ ਪੀ ਲੈਂਦੇ ਹੈ, ਅਤੇ ਗੁਰੂ ਕਲਗੀਧਰ ਜੀ ਉੱਪਰ ਐਵੇਂ ਹੀ ਥੱਪਦੇ ਵੀ ਉਹ ਖਾਂਦੇ ਸੀ। ਆਓ ਕਿਤੇ ਉਹ ਦੇਵਲੂਤ ਵਰਗੇ ਥੋੜ੍ਹੋ ਸੀ ਵੀ ਮਾਸ ਖਾਣ, ਤੂੰ ਨਾਨਕ ਸਾਹਿਬ ਛਡਾਉਂਦੇ ਫਿਰਨ ਅਤੇ ਉਹਨਾਂ ਦੇ ਗੱਦੀ 'ਤੇ ਬੈਠਣ ਵਾਲੇ ਉਹ ਖਾਣ, ਇਹ ਕਿਤੇ ਗਲਾ ਭਲਾ ਹੋ ਸਕਦੀ ਹੈ। ਜੀ ਘਾਤ ਕੀ ਬਾਨ ਵਿਸਾਰੀ, ਹਾਂ ਕਹਿੰਦੇ ਜੀਆਂ ਨੂੰ ਘਾਤ ਕਰਨ ਵਾਲੀ ਜਿਹੜੀ ਆਦਤ ਹੈ ਭੁਲਾ ਦਿੱਤੀ ਹੈ। ਸਤ ਸੰਗਤ ਕਰ ਹੀ ਸੁਖ ਭਾਰੀ ਭਾਰੀ, ਕਹਿੰਦੇ ਸਾਰੇ ਜਿਹੜੀ ਸਤਸੰਗਤ ਸੁਖ ਦੇਣ ਵਾਲੀ ਉਹ ਕਰ ਰਹੇ ਆ ਦੋਵੇਂ ਟਾਈਮ। ਭੇ ਤਿਆਰ ਜਬ ਚੱਲਨੇ ਹੇਤਾ, ਗੁਰੂ ਮਹਾਰਾਜ ਦੇਵਲੂਤ ਰਾਜੇ ਦੇ ਕੋਲੋਂ ਚੱਲਣ ਲਈ ਤਿਆਰ ਹੋ ਗਏ। ਭੰਤ ਭਏ ਬੇਦੀ ਕੁੱਲ ਕੇਤਾ, ਬੇਦੀਆਂ ਦੇ ਤੁਲਦੇ ਤਿਆਰੂ ਸਤਿਗੁਰੂ ਜੀ ਕਹਿਣ ਲੱਗੇ ਦੇਵਲੂਤ ਰਾਜੇ ਤਾਈਂ। ਸੁਧਰ ਸੈਨ ਜੋ ਭੂਪ ਮਹਾਨਾ, ਕਹਿੰਦੇ ਵੀ ਜਿਹੜਾ ਸੁਧਰ ਸੈਨ ਬੜਾ ਤਕੜਾ ਰਾਜਾ ਹੈ। ਦੇਵਲੂਤ ਮਾਨੋ ਤੇ ਆਨਾ, ਇਵੇ ਦੇਵਲੂਤ ਰਾਜੇ ਤੂੰ ਉਹਦੀ ਈਨ ਕਨੌਣ ਮੰਨਣੀ ਹੈ। ਹਿੰਸਾ ਨਹੀਂ ਜੀਵ ਕੀ ਕੀਜੈ, ਇਹ ਤਾਂ ਪੱਕਾ ਸਾਡਾ ਉਪਦੇਸ਼ ਹਿਰਦੇ ਵਿੱਚ ਵਸਾ ਲਾ, ਅੱਗੇ ਵਾਸਤੇ ਕਿਸੇ ਜੀਵ ਦੀ ਹਿੰਸਾ ਨੀ, ਕਿਸੇ ਜੀਵ ਨੂੰ ਨਹੀਂ ਮਾਰਨਾ ਤੈਨੇ। ਸਤਿਗੁਰ ਜਾਪ ਜਪੋ ਦੁੱਖ ਛੀਜੈ, ਸਗੋਂ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਅਕਾਲ ਪੁਰਖ ਦਾ ਵਾਹਿਗੁਰੂ ਜਾਪ ਜਪਣਾ ਦੁੱਖ ਨਾਸ ਹੋ ਜਾਣਗੇ। ਚੌਪਈ ਦੇਵਲੂਤ, ਦੇਵਲੂਤ ਬੋਲਿਓ ਤਬ ਹੈ, ਉਸ ਵੇਲੇ ਮਹਾਰਾਜ ਦੇ ਬਚਨ ਸੁਣ ਕੇ ਦੇਵਲੂਤ ਰਾਜਾ ਬੋਲਿਆ ਹੈ, ਮੁਝ ਤੇ ਉੱਤਮ ਤੂ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਨਾਲ ਤਾਂ ਆਪ ਜੀ ਦੇ ਜਿਹੜੀ ਚਰਨਾਂ ਦੀ ਧੂੜ ਹੈ ਬਹੁਤ ਉੱਤਮ ਹੈ। ਸ਼ਕਤ ਨਹੀਂ ਤ੍ਰਿਣ ਤੋ ਰਿਹਾ, ਮਹਾਰਾਜ ਜੀ ਮਾਰਨਾ ਕਤਕ ਦੇ ਰਹਿ ਗਿਆ, ਹੁਣ ਤਾਂ ਮੇਰੇ ਵਿੱਚ ਇੱਕ ਅੱਖ ਦਾ ਤੀਲਾ ਤੋਣ ਦੀ ਵੀ ਤਾਕਤ ਨਹੀਂ ਰਹੀ। ਸੁਣੀਏ ਸ੍ਰੀ ਜਗ ਮੂਰ, ਇਹ ਸੰਸਾਰ ਦੇ ਮੂਰੂ ਕਾਰਨ ਨੂੰ ਸੁਣ ਲਓ, ਤੁਹਾਡੀ ਆਗਿਆ ਤੋਂ ਬਿਨਾਂ ਮੈਂ ਇੱਕ ਤੀਲਾ ਨਹੀਂ ਤੋੜਾਂਗਾ, ਮਾਸ ਖਾਣਾ ਤਾਂ ਕਿਧਰੇ ਰਹਿ ਗਿਆ। ਚੌਪਈ ਰਾਵਰ ਕੀ ਆਇਸ ਧਰ ਸੀਸਾ, ਰਾਵ ਜੀ ਦੀ ਜਿਹੜੀ ਆਗਿਆ ਮੈਂ ਸਾਰੀ ਜਿੰਦਗੀ ਸੀਸ ਤੇ ਤਰਾਂਗਾ, ਖੜੇ ਮੱਥੇ ਮੰਨਾਂਗਾ। ਸੁਧਰ ਸੈਨ ਆਪ ਭਾ ਮਮ ਈਸ਼ਾ, ਜਿਹੜਾ ਸੁਧਰ ਸੈਨ ਰਾਜਾ ਅੱਜ ਤੋਂ ਮੇਰਾ ਮਾਲਕ ਹੋ ਗਿਆ, ਮੈਂ ਉਹਦੇ ਅਧੀਨ ਹੋ ਕੇ ਰਹਾਂਗਾ। ਗਮਨ ਸਮੇਂ ਰਾਖਸ਼ ਮਿਲ ਸਾਰੇ, ਜਿਹੜਾ ਗੁਰੂ ਮਹਾਰਾਜ ਚੱਲਣ ਲੱਗੇ ਜਿੰਨੇ ਰਾਖਸ਼ ਹੈ ਸਾਰੇ ਸਤਿਗੁਰਾਂ ਨੂੰ ਆ ਕੇ ਮਿਲੇ। ਸ੍ਰੀ ਗੁਰ ਕੇ ਪਦ ਕਮਲ ਜੁਹਾਰੇ, ਗੁਰੂ ਮਹਾਰਾਜ ਦੇ ਚਰਣਾ ਕਮਲਾਂ ਤੇ ਸਭ ਮੱਥੇ ਟੇਕ ਰਹੇ ਹੈ। ਸ੍ਰੀ ਨਾਨਕ ਨਾਮੋ, ਸਾਰੇ ਮੁਖੋਂ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ। ਸਿਮਰਨ ਕਰਨ ਲੱਗੇ ਅਬ ਰਾਮ, ਜਿੰਨੇ ਰਾਖਸ਼ ਦੇ ਤਾਂ ਸੋਹਣਾ ਇਹ ਨਾਮ ਸਿਮਰਨ ਲੱਗ ਪਏ। ਵਿਦਾ ਹੋਏ ਗਮ ਨੇ ਗੁਣ ਖਾਨੀ, ਗੁਣਾ ਦੇ ਖਾਣੇ ਇਸ ਤਰ੍ਹਾਂ ਇਹਨਾਂ ਤੋਂ ਵਿਦਾ ਹੋ ਕੇ ਚੱਲ ਪਏ। ਕਿਤ ਅਵਨੀ ਕਿਤ ਸਾਗਰ ਪਾਨੀ, ਕਿਤੇ ਕਹਿੰਦੇ ਧਰਤੀ ਆ ਜਾਂਦੀ ਹੈ, ਕਿਤੇ ਸਮੁੰਦਰ ਦਾ ਪਾਣੀ ਆ ਜਾਂਦਾ। ਸਮੁੰਦਰ ਦੇ ਵੀ ਜਿਹੜੇ ਕੋਈ ਟਾਪੂ ਹਨ, ਉੱਚੀਆਂ ਉੱਚੀਆਂ ਜਗਾਵਾਂ ਹਨ, ਜਿੱਥੇ ਕੋਈ ਬੰਦਰਗਾਹ ਹੈ ਜਾ ਕੇ ਸਮੁੰਦਰੀ ਜਹਾਜ਼ ਰੁਕਦੇ ਹੈ, ਅਤੇ ਉੱਥੇ ਸ਼ਹਿਰ ਵਸੇ ਹੈ ਕੁਛ ਜਮਾਵਾਂ ਵਿੱਚ। ਇਸ ਤਰ੍ਹਾਂ ਗੁਰੂ ਮਹਾਰਾਜ ਚਲੇ ਜਾ ਰਹੇ, ਕਿਤੇ ਪਾਣੀ ਉੱਪਰ ਦੀ, ਕਿਤੇ ਇਸ ਤਰ੍ਹਾਂ ਖੁਸ਼ਕ ਜਗ੍ਹਾ ਆ ਜਾਂਦੀ ਉਹਦੇ ਉੱਪਰ ਚਲੇ ਜਾਂਦੇ। ਇਸ ਤਰ੍ਹਾਂ ਜਿਹੜੇ ਅੱਗੇ ਆਪ ਜੀ ਚੱਲ ਕੇ ਗਏ, ਅਤੇ ਉਹ ਪ੍ਰਕਰਨ ਜਿਹੜਾ ਪ੍ਰਸੰਗ ਅੱਗੇ ਆਏਗਾ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ, ਅਜੇ ਇੱਥੇ ਸਮਾਪਤੀ ਹੈ ਜੀ। ਸ੍ਰੀ ਨਾਨਕ ਨਾਮੋ, ਸਿਮਰਨ ਕਰਨ ਲੱਗੇ ਅਬਰਾਮੋ, ਵਿਦਾ ਹੋਏ ਗਮ ਨੇ ਗੁਣ ਖਾਨੀ, ਕਿਤ ਅਵਨੀ ਕਿਤ ਸਾਗਰ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰਗ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਅਹਿਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕਰ ਹਾਂ ਦਾਸ ਰਹੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਇ। ਆਏ ਪ੍ਰਭ ਸ਼ਰਣਾਂਗਤੀ, ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਧੇ, ਗੁਰੂ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇ ਬੰਧੇ, ਗੁਰੂ ਪਾਰ ਉਤਾਰਨ ਹਾਰ। ਠਾਕੁਰ।